ਨਾਨਕ ਅੰਗਦ ਗੁਰੂ ਅਮਰਦਾਸ ਪਦ ਵੰਦ ਰਾਮਦਾਸ ਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜਿੱਥੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋ ਵਾਹਿਗੁਰੂ ਸਾਹਿਬ ਜੀਓ ਨਿਰਗੁਣ ਸਰਗੁਣ ਤੋਰ ਸਰੂਪਾ ਮਨ ਬਾਣੀ ਤੇ ਪਰੈ ਅਨੂਪਾ ਪਾਰ ਬ੍ਰਹਮ ਪਰਮੇਸ਼ਰ ਸੁਆਮੀ ਮੋਰ ਨਮਾਮ ਨਮਾਮ ਨਮਾਮੀ ਨਿਰਗੁਣ ਸਰਗੁਣ ਤੋਰ ਸਰੂਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਬਹੁਤ ਹੀ ਸੁੰਦਰ ਦੀਵਾਨ ਸਜ ਰਹੇ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਦਰ ਸਤਿਕਾਰ ਸਹਿਤ ਗ੍ਰੰਥੀ ਸਾਹਿਬਾਨ ਰਾਹੀਂ ਪ੍ਰਕਾਸ਼ ਸੇਵਾ ਉਪਰੰਤ ਗ੍ਰੰਥੀ ਸਾਹਿਬਾਨਾਂ ਰਾਹੀਂ ਗੁਰਬਾਣੀ ਦਾ ਪਾਠ ਜਾਪ ਅਤੇ ਰਾਗੀ ਸਿੰਘਾਂ ਦੀ ਰਚਨਾ ਰਾਹੀਂ ਕੀਰਤਨ ਹੋਇਆ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਉੱਚਾ ਸੁੱਚਾ ਇਤਿਹਾਸ ਜੋ ਕਾਫੀ ਸਮੇਂ ਤੋਂ ਮੁੜ ਤੋਂ ਆਪਾਂ ਪੜ੍ਹਨਾ ਸੁਣਨਾ ਸ਼ੁਰੂ ਕੀਤਾ ਹੋਇਆ ਲੜੀਵਾਰ ਰੂਪ ਵਿੱਚ ਪ੍ਰਸੰਗ ਸਰਵਣ ਕਰ ਰਹੇ ਹਾਂ ਕੱਲ੍ਹ ਦੇ ਇਤਿਹਾਸ ਵਿੱਚ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਹ ਕਾਮਰੂ ਦੇਸ਼ ਤੋਂ ਚੱਲਦੇ ਹੋਏ ਜਿੱਥੇ ਕੋਡਾ ਰਾਖਸ਼ ਰਹਿ ਸੀ ਉੱਧਰ ਨੂੰ ਚੱਲ ਪਏ ਉਧਾਰਨ ਲਈ ਰਸਤੇ ਵਿੱਚ ਜਾਂਦੇ ਮਰਦਾਨੇ ਨੇ ਭੁੱਖ ਜੀ ਜਣਾਈ ਹੈ ਅਤੇ ਨਾਲ ਹੀ ਕਿਹਾ ਵੀ ਮੈਂ ਵਾਪਸ ਮੁੜਦਾ ਹਾਂ ਜੀ ਤੁਹਾਡੇ ਨਾਲ ਹੁਣ ਮੈਂ ਰਹਿ ਨਹੀਂ ਸਕਦਾ ਗੁਰੂ ਮਹਾਰਾਜ ਨੇ ਕਿਹਾ ਵੀ ਤੂੰ ਸਾਡੇ ਨਾਲ ਹੀ ਰਹਿ ਵਾਪਸ ਨਾ ਜਾਈ ਕਿਉਂਕਿ ਰਸਤੇ ਵਿੱਚ ਕਈ ਤਰ੍ਹਾਂ ਦੀਆਂ ਬਲਾਵਾਂ ਹੈ ਤੈਨੂੰ ਮਾਰ ਮੁਕਾ ਸਕਦੀਆਂ ਪਰ ਨਹੀਂ ਮੰਨਿਆ ਫਿਰ ਬਾਈ ਬਾਲਾ ਜੀ ਨੂੰ ਕਿਹਾ ਵੀ ਇਹਨੂੰ ਮਨਾ ਨਾ ਜਾਵੇ ਭਾਈ ਬਾਲਾ ਜੀ ਨੇ ਵੀ ਬਹੁਤ ਇਹਨੂੰ ਸਿਆਣਿਆਂ ਵਾਲੇ ਬਚਨ ਕਹੇ ਹੈ ਇਹ ਤੂੰ ਕਿਉਂ ਪਰਿਵਾਰ ਦੇ ਮੋਹ ਵਿੱਚ ਫਸਿਆ ਹੋਇਆ ਇਹ ਜਿਹੜੇ ਪਾਰਸ ਦੀ ਵੱਟੀ ਵਰਗੇ ਸਤਿਗੁਰੂ ਹੈ ਜਿਹਨੂੰ ਚਰਨਾਂ ਦੀ ਛੋਹ ਦਿੰਦੇ ਆ ਸੋਨੇ ਵਰਗਾ ਜੀਵਨ ਬਣਾ ਦਿੰਦੇ ਹੈ ਉਹ ਛੱਡ ਕੇ ਕਿਉਂ ਤੂੰ ਕੱਚ ਖਰੀਦ ਲਿਆ ਹੈ, ਅੰਮ੍ਰਿਤ ਛੱਡ ਕੇ ਕਿਉਂ ਜ਼ਹਿਰ ਪੀ ਰਿਹਾ ਹੈ, ਦੁੱਖ ਵਿੱਚ ਕਿਉਂ ਫਸ ਰਿਹਾ ਹੈ, ਪਰ ਕੋਈ ਅਸਰ ਨਹੀਂ ਹੋਇਆ। ਮਹਾਰਾਜ ਤੇ ਭਾਈ ਬਾਲਾ ਤੋਂ ਬਾਹਰਾ ਹੋ ਕੇ ਵਾਪਸ ਮੁੜਿਆ। ਇੱਕ ਦਿਨ ਤਾਂ ਚੱਲਿਆ, ਅਗਲੇ ਦਿਨ ਜਦੋਂ ਚੱਲਣ ਲੱਗਿਆ, ਫਿਰ ਜਿਹੜਾ ਕੋਡਾ ਰਾਕਸ਼ ਉਹਨੇ ਇਹਨੂੰ ਫੜ ਲਿਆ ਹੈ ਅਤੇ ਤੇਲ ਦਾ ਤੱਤਾ ਜਾਂ ਕੜਾਹਾ ਪਾ ਕਰਕੇ ਅਤੇ ਇਹਨੂੰ ਖਾਣ ਦੀਆਂ ਤਿਆਰੀਆਂ ਕਰ ਰਿਹਾ। ਇੱਧਰ ਗੁਰੂ ਨਾਨਕ ਸਾਹਿਬ ਅੰਤਰਜਾਮੀ ਭਾਈ ਬਾਲੇ ਨਾਲ ਕਹਿੰਦੇ ਵੀ ਸਾਡਾ ਸਾਥੀ ਤਾਂ ਮਰ ਫਸ ਗਿਆ ਹੈ, ਰਾਕਸ਼ ਨੇ ਫੜ ਲਿਆ ਹੈ, ਅਤੇ ਉਹ ਤਾਂ ਹੁਣ ਤੇਲ ਦੇ ਤਰਾਹੇ ਵਿੱਚ ਨੂੰ ਤਰ ਕੇ ਖਾ ਜਾਏਗਾ। ਭਾਈ ਬਾਲਾ ਜੀ ਕਹਿਣ ਲੱਗੇ, ਮਹਾਰਾਜ ਤੁਸੀਂ ਵਚਨ ਕੀਤਾ ਸੀ ਵੀ ਰਸਤੇ ਵਿੱਚ ਇੱਕ ਬੁਲਾ ਹੈ, ਫਿਰ ਬੁਲਾ ਤਾਂ ਉਹਨੂੰ ਮਤਲਬ ਮਿਲਣੀ ਚਾਹੀਦੀ ਹੈ, ਪਰ ਫਿਰ ਵੀ ਮਾਰਾ ਆਪਣਾ ਸਾਥੀ ਹੈ, ਉਹਦੀ ਸਹਾਇਤਾ ਮਦਦ ਕਰਨੀ ਚਾਹੀਦੀ ਹੈ। ਮਹਾਰਾਜ ਵੀ ਕਹਿੰਦੇ, ਹਾਂ ਵੀ ਹਮੇਸ਼ਾ ਸਾਨੂੰ ਕੀਰਤਨ ਸੁਣਾਉਂਦਾ ਸੀ, ਨਾਲ ਲੈ ਦੀ ਵੀ ਸ਼ਰਮ ਹੈ, ਚੱਲ ਵੀ ਚੱਲੀਏ ਉਹਨੂੰ ਬਚਾਈਏ। ਜਿੱਥੇ ਕਿ ਮਰਦਾਨਾ ਹੈ ਸੀ, ਉੱਥੇ ਮਹਾਰਾਜ ਥੋੜ੍ਹੇ ਸਮੇਂ ਵਿੱਚ ਆ ਪਹੁੰਚੇ ਅਤੇ ਇੱਧਰ ਮਰਦਾਨੇ ਨੂੰ ਦੇਖ ਕੇ ਮਹਾਰਾਜ ਮਖੌਲ ਜਾ ਕਰਕੇ ਕਹਿਣ ਲੱਗੇ ਵੀ ਕਿਵੇਂ ਬੈਠਾ ਹੈ, ਘਰੇ ਨਹੀਂ ਜਾਂਦਾ, ਨੀਵੀਂ ਜੀ ਪਾ ਗਿਆ ਹੈ, ਨਾਲ ਅੰਦਰ ਖੁਸ਼ ਵੀ ਹੋ ਗਿਆ ਵੀ ਹੁਣ ਬਚਾ ਹੋਜੂ, ਜਾਨ ਬਚ ਜੂਗੀ। ਉਸ ਵੇਲੇ ਭਾਈ ਬਾਲਾ ਜੀ ਨੂੰ ਮਹਾਰਾਜ ਕਹਿਣ ਲੱਗੇ, ਲੈ ਵੀ ਇਹ ਹੁਣ ਜਿਹੜਾ ਤੇਲ ਦਾ ਕੜਾਹਾ ਜਿਹਾ ਥਪਾ ਰਿਹਾ, ਇਹਦੇ ਵਿੱਚ ਮਰਦਾਨੇ ਨੂੰ ਪਾ ਕੇ ਤੜੇਗਾ, ਫਿਰ ਖਾ ਜਾਏਗਾ ਅਤੇ ਆਪਾਂ ਆਲੋ ਪੀ ਰਹਿਣਾ ਹੈ। ਭਾਈ ਬਾਲਾ ਜੀ ਬੋਲੇ, ਕਹਿੰਦੇ ਮਹਾਰਾਜ ਫਿਰ ਜੈਸੇ ਆਏ ਜੈਸੇ ਨਾ ਆਏ, ਜੇ ਸਾਥੀ ਮਰ ਗਿਆ ਫਿਰ ਸਾਡੇ ਆਉਣ ਦਾ ਫਾਇਦਾ ਤਾਂ ਕੋਈ ਨਹੀਂ, ਇਸ ਕਰਕੇ ਮਹਾਰਾਜ ਜਿਵੇਂ ਸਾਥੀ ਬਚੇ ਉਹ ਬੰਦੋਬਸਤ ਕਰੋ। ਗੁਰੂ ਮਹਾਰਾਜ ਕਹਿਣ ਲੱਗੇ ਵੀ ਦੇਖ ਕਰਤਾਰ ਦੇ ਰੰਗ, ਉਹਦੇ ਚੋਜ ਦੇਖ ਕਿਵੇਂ ਕਰਦਾ ਹੈ, ਵਚਨ ਵਿਲਾਸ ਕਰ ਰਿਹਾ, ਮਰਦਾਨੇ ਨੂੰ ਮਹਾਰਾਜ ਦੇ ਦਰਸ਼ਨ ਹੋ ਰਹੇ ਹੈ ਅਤੇ ਕੋਡੇ ਰਾਕਸ਼ ਨੂੰ ਕੋਈ ਨਹੀਂ ਦਿਸ ਰਹੇ। ਮਹਾਰਾਜ ਤੇਲ ਦਾ ਗੜਾਹਾ ਪੂਰਾ ਤੱਤਾ ਹੋ ਗਿਆ, ਫੜ ਕੇ ਮਰਦਾਨੇ ਨੂੰ ਗਰਦਨ ਤੋਂ ਜਦੋਂ ਸਿੱਟਿਆ ਕੜਾਹੇ ਵਿੱਚ, ਅਤੇ ਮਹਾਰਾਜ ਦੀ ਐਸੀ ਕਲਾ ਵਰਤੀ ਉਸੇ ਵੇਲੇ ਉਹ ਤੇਲ ਠੰਡਾ ਠਾਰ ਹੋ ਗਿਆ, ਜਿਵੇਂ ਕਿ ਸਿਆਲ ਦੀ ਰੁੱਤ ਦਾ ਪਾਣੀ ਠੰਡਾ ਠਾਰ ਹੁੰਦਾ ਨਾ, ਇਸ ਤਰ੍ਹਾਂ ਹੋ ਗਿਆ। ਫਿਰ ਮਹਾਰਾਜ ਦੇ ਦਰਸ਼ਨ ਵੀ ਇਹ ਕੋਡੇ ਰਾਕਸ਼ ਨੂੰ ਹੋਏ, ਦੇਖ ਕੇ ਕਹਿਣ ਲੱਗੇ ਤੁਸੀਂ ਕੌਣ ਹੋ, ਆ ਕੀ ਲੋੜਾ ਮਾਰਿਆ, ਮੇਰਾ ਤੇਲ ਦਾ ਗੜਾਹਾ ਕਰੋ ਕਿ ਤੁਹਾਨੂੰ ਠੰਡਾ ਕਰਕੇ ਸਿੱਟ ਦਿੱਤਾ ਹੈ। ਮਹਾਰਾਜ ਹੱਸ ਕੇ ਬੋਲੇ, ਕਹਿੰਦੇ ਵੀ ਕੋਡੇ ਰਾਕਸ਼ ਭਲਾ ਜੀ ਤੇ ਠੰਡਾ ਹੋ ਗਿਆ, ਨਹੀਂ ਤਲਿਆ ਗਿਆ, ਫਿਰ ਕੀ ਹੈ, ਫਿਰ ਕੱਚਾ ਹੀ ਖਾ ਜਾ, ਖਾਣਾ ਹੀ ਹੈ ਤੂੰ। ਉਸ ਵੇਲੇ ਕਹਿਣ ਲੱਗਾ, ਤੁਸੀਂ ਮੇਰਾ ਨਾਂ ਕਿਵੇਂ ਜਾਣਦੇ ਹੋ, ਪਹਿਲੀ ਵਾਰੀ ਤਾਂ ਮਿਲਾਪ ਹੋਇਆ ਹੈ। ਨਾਰਾ ਕਹਿੰਦੇ, ਅਸੀਂ ਤਾਂ ਚੰਗੀ ਤਰ੍ਹਾਂ ਤੈਨੂੰ ਜਾਣਦੇ ਹਾਂ, ਤੂੰ ਆਪੇ ਹੀ ਜਾਣ ਜਾਏਗਾ ਸਾਡੇ ਸੰਬੰਧ ਵਿੱਚ। ਉਹ ਕਹਿੰਦੇ ਸੀ ਉਸੇ ਵੇਲੇ ਦਾ ਜਿਹੜਾ ਗੁਰੂ ਵੱਲੋਂ ਸਰਾਪ ਮਿਲਿਆ ਸੀ ਉਹ ਖਤਮ ਹੋਇਆ, ਇਹਨੂੰ ਸੁਰਤ ਆਈ ਹੈ, ਅਤੇ ਉਸੇ ਵੇਲੇ ਚੱਟ ਸ਼ੀਸ਼ਾ ਜਿਹਾ ਲੈ ਕੇ ਆਇਆ ਹੈ, ਉਹ ਆਦਮ ਸ਼ਨਾਸ ਸੀ, ਮਨੁੱਖ ਦੀ ਉਹਦੇ ਰਾਹੀਂ ਪਛਾਣ ਹੋ ਜਾਂਦੀ ਸੀ ਪਿਛਲੇ ਕਿਹੜੇ ਕਿਹੜੇ ਜਨਮਾਂ ਵਿੱਚ ਕਿਹੋ ਜਿਹਾ ਸਰੀਰ ਧਾਰ ਕੇ ਆਇਆ ਹੈ, ਉਹ ਇਹਦੇ ਗੁਰੂ ਨੇ ਕਿਤੇ ਦਿੱਤਾ ਹੋਇਆ ਸੀ ਇਸਨੂੰ ਪਛਾਣ ਵਾਸਤੇ, ਉਹਦੇ ਸਾਹਮਣੇ ਰੱਖਿਆ ਤਾਂ ਵੇਖਿਆ ਵੀ ਇਹ ਤਾਂ ਆ ਕੇ ਗੁਰੂ ਨਾਨਕ ਸਾਹਿਬ ਜੀ। ਚੱਟਪੱਟ ਉਹ ਜੰਗਲ ਵਿੱਚ ਗਿਆ, ਮਿੱਠੇ ਫਲ ਲੈ ਕੇ ਸਤਿਗੁਰੂ ਅੱਗੇ ਰੱਖੇ, ਬੇਨਤੀਆਂ ਕਰਨ ਲੱਗਿਆ ਕਿ ਮਹਾਰਾਜ ਛਕੋ। ਗੁਰੂ ਮਹਾਰਾਜ ਦੇ ਇਸ਼ਾਰਾ ਜਿਹਾ ਪਾ ਕੇ ਭਾਈ ਬਾਲਾ ਜੀ ਨੇ ਉਹ ਤਿੰਨ ਹਿੱਸਿਆਂ ਵਿੱਚ ਫਲ ਦੀ ਤਕਸੀਮ ਕਰ ਦਿੱਤੇ, ਕੁਝ ਹਿੱਸਾ ਤਾਂ ਮਹਾਰਾਜ ਅੱਗੇ ਰੱਖਦਾ, ਕੁਝ ਮਰਦਾਨੇ ਨੂੰ ਦੇ ਦਿੱਤੇ, ਕੁਝ ਆਪਣਾ ਹਿੱਸਾ ਜਿਹਾ ਲੈ ਲਿਆ। ਜਦੋਂ ਮਰਦਾਨੇ ਹੁਣੀ ਛਕਣ ਲੱਗ ਪਏ, ਫਿਰ ਭਾਈ ਬਾਲਾ ਜੀ ਨੇ ਮਹਾਰਾਜ ਅੱਗੇ ਜਿਹੜੇ ਰੱਖੇ ਸੀ ਨਾ ਫਲ, ਉਹ ਚੁੱਕ ਕੇ ਘੋਡੇ ਰਾਕਸ਼ ਨੂੰ ਦੇ ਦਿੱਤੇ। ਜਦੋਂ ਇਹ ਅੰਦਰ ਛਕੇ ਲੰਘਾਏ ਸੀਤ ਪ੍ਰਸ਼ਾਦ ਵਜੋਂ, ਉਦੋਂ ਹੀ ਉਹਦੀ ਜਿਹੜੀ ਉਹ ਦੇਹ ਹੈ ਬਦਲ ਗਈ, ਉਹ ਪ੍ਰਭਾਵ ਖਤਮ ਹੋ ਗਿਆ। ਫਿਰ ਜਾਣ ਲਿਆ ਵੀ ਇਹ ਗੁਰੂ ਨਾਨਕ ਸਾਹਿਬ ਤਾਂ ਪਰਮੇਸ਼ਰ ਆ ਗਏ ਹਨ। ਫਿਰ ਬੜੀਆਂ ਨੇ ਸਿਫਤਾਂ ਕੀਤੀਆਂ, ਬਹੁਤ ਉਸਤੀ ਕੀਤੀ ਸਤਿਗੁਰੂ ਦੀ। ਉਹ ਜਿਵੇਂ ਕੌਡੇ ਰਾਕਸ਼ ਨੇ ਸਤਿਗੁਰੂ ਦੀ ਮਹਿਮਾ ਵਡਿਆਈ ਕੀਤੀ, ਉਸਤੀ ਕੀਤੀ, ਉਹ ਪ੍ਰਸੰਗ ਆ ਰਿਹਾ। ਫਿਰ ਜਿਵੇਂ ਆਪਣਾ ਗੁਰੂ ਦਾ ਪ੍ਰਸੰਗ ਦੱਸਿਆ, ਜਿਵੇਂ ਉਹਦੇ ਪਾਸੋਂ ਸ਼ਰਾਪ ਮਿਲਿਆ ਉਹ ਖੋਲ ਖੋਲ ਕੇ ਦੱਸਿਆ, ਜਿਵੇਂ ਇਹਦਾ ਉਧਾਰ ਹੋਇਆ ਉਹ ਵੀ ਪ੍ਰਸੰਗ ਜਾ ਰਿਹਾ ਹੈ। ਉਹ ਜਿਵੇਂ ਆਉਂਦਾ ਪਰਣ ਮਿਲ ਕੇ ਸੁਣੀਏ ਜੀ। ਨਿਰਗੁਣ ਸਰਗੁਣ ਤੋਰ ਸਰੂਪਾ। ਆਹੇ ਗੁਰੂ ਨਾਨਕ ਸਾਹਿਬ ਜੀ, ਤੁਸੀਂ ਪਰਮੇਸ਼ਰ ਰੂਪ ਹੋ ਜਿਹੜਾ ਨਿਰਗੁਣ ਸਰੂਪ ਹੈ, ਤਿੰਨਾਂ ਗੁਣਾਂ ਤੋਂ ਰਹਿਤ ਸਰੂਪ ਹੈ, ਸਚਿਤ ਆਨੰਦ ਚੱਕਰ ਚਿੰਨ੍ਹ ਤੋਂ ਬਾਹਰਾ ਸਰੂਪ, ਉਹ ਵੀ ਤੁਹਾਡਾ ਹੀ ਹੈ। ਅਤੇ ਗੁਣਾਂ ਦੇ ਸਹਿਤ ਸਰਗੁਣ ਰੂਪ ਵੀ, ਇਸ ਕਰਕੇ ਭਾਵ ਜਿਹੜਾ ਕੋਈ ਈਸ਼ਰ ਦਾ ਰੂਪ ਉਹ ਵੀ ਤੁਹਾਡਾ ਹੀ ਹੈ, ਅਤੇ ਬ੍ਰਹਮ ਜਿਹੜਾ ਹੈ ਤ੍ਰਿਗੁਣ ਅਤੀਤ ਉਹ ਵੀ ਤੁਹਾਡਾ ਹੀ ਸਰੂਪ ਹੈ। ਅੰਗਾਂ ਪ੍ਰਤੰਗਾਂ ਵਾਲੇ ਵੀ ਤੁਸੀਂ, ਅੰਗਾਂ ਤੋਂ ਰਹਿਰ ਚੱਕਰ ਚਿੰਨ੍ਹ ਤੋਂ ਬਾਹਰਾ ਵੀ ਤੁਹਾਡਾ ਹੀ ਸਰੂਪ ਹੈ। ਮਨ ਬਾਣੀ ਤੇ ਪਰ ਅਨੂਪਾ। ਤੁਹਾਡਾ ਜਿਹੜਾ ਸਰੂਪ ਹੈ ਮਨ ਤੋਂ ਵੀ ਪਰੇ ਹੈ, ਬੜਾ ਅਨੂਪਮ ਅਨੋਖਾ ਸੁੰਦਰ। ਆ ਜਿਹੜੀ ਜਵਾਨ ਇਹ ਤੋਂ ਵੀ ਪਰੇ ਜਵਾਨ ਨਾਲ ਵੀ ਤੁਹਾਡਾ ਸਰੂਪ ਨਹੀਂ ਕਥਨ ਕੀਤਾ ਜਾ ਸਕਦਾ। ਇਸ ਕਰਕੇ ਦੋਹਾਂ ਤੋਂ ਤੁਸੀਂ ਪਰੇ ਹੋ, ਤੁਹਾਡਾ ਅੰਤ ਨਹੀਂ ਹੈ। ਪਰ ਬ੍ਰਹਮ ਪਰਮੇਸ਼ਵਰ ਸਵਾਮੀ। ਤਾਂ ਗੁਰੂ ਨਾਨਕ ਸਾਹਿਬ ਜੀ ਪਰਾ ਰੂਪ ਬ੍ਰਹਮ ਵਿਆਪਕ ਸਰੂਪ ਹੋ, ਪਰਮ ਐਸ਼ ਪ੍ਰਭੂਤੀ ਦੇ ਮਾਲਕ ਹੋਣ ਕਰਕੇ ਤੁਸੀਂ ਪਰਮੇਸ਼ਵਰ ਹੋ, ਤੁਸੀਂ ਸਭ ਦੇ ਸਵਾਮੀ ਮਾਲਕ ਹੋ। ਮੋਰ ਨਮਾਮ ਨਮਾਮ ਨਮਾਮੀ। ਇਸ ਕਰਕੇ ਹੇ ਗੁਰੂ ਨਾਨਕ ਸਾਹਿਬ, ਮੇਰੀ ਮਨ ਕਰਕੇ ਵੀ ਤੁਹਾਨੂੰ ਨਮਸਕਾਰ, ਬਾਣੀ ਜਵਾਨ ਕਰਕੇ ਵੀ ਨਮਸਕਾਰ ਹੈ, ਤੇ ਸਰੀਰ ਕਰਕੇ ਵੀ ਮੈਂ ਤੁਹਾਨੂੰ ਨਮਸਕਾਰ ਕਰਦਾ ਹਾਂ। ਭਗਤ ਵਛਲ ਦੀਨਨ ਦੁਖ ਭੰਜਨ। ਮਾਰਾ ਭਗਤਾਂ ਨਾਲ ਬਸ਼ਰ ਕੀ ਪਿਆਰ ਕਰਨ ਵਾਲੇ ਹੋ, ਤੇ ਗਰੀਬਾਂ ਦੇ ਦੁੱਖਾਂ ਨੂੰ ਤੋੜਨ ਵਾਲੇ ਹੋ। ਜੈ ਜੈ ਜੈ ਮਨ ਜਨ ਮਨ ਰੰਜਨ। ਐਸੇ ਗੁਰੂ ਨਾਨਕ ਸਾਹਿਬ ਪਰਮੇਸ਼ਰ ਆਪ ਦੀ ਜੈ ਹੋਵੇ, ਆਪ ਜੀ ਦੀ ਫਤਿਹ ਜਿੱਤ ਹੋਵੇ। ਆਪ ਤਾਂ ਮੁਨੀ ਜਨਾਂ ਦੇ ਮਨਾਂ ਨੂੰ ਖੁਸ਼ ਕਰਨ ਵਾਲੇ ਹੋ। ਸੰਤ ਵਿਰੋਧਨ ਕੋ ਨਿਤ ਕਾਇਲ। ਸਵਾਸ ਸਵਾਸ ਸਿਮਰਨ ਕਰਨ ਵਾਲੇ ਸੰਤਾਂ ਦੇ ਵਿਰੋਧੀ ਹੈ, ਉਹਨਾਂ ਨੂੰ ਤੁਸੀਂ ਹਮੇਸ਼ਾ ਨਾਸ ਕਰਨ ਵਾਲੇ ਹੋ। ਧਰਮ ਸੇਤ ਜਗ ਮਹਿ ਪ੍ਰਤਪਾਲਕ। ਜਿਹੜਾ ਧਰਮ ਦੀ ਸੇਤ ਕੀ ਅਮਰ ਜ਼ਿਆਦਾ ਹੈ, ਉਹਨੂੰ ਸੰਸਾਰ ਦੇ ਵਿੱਚ ਤੁਸੀਂ ਪਾਲਣ ਵਾਲੇ ਵਧਾਉਣ ਵਾਲੇ ਹਾਂ। ਪੁਨ ਬੰਧਨ ਤਾਪ ਪਦ ਭਗਵੰਤਾ। ਇਹ ਖੱਟ ਭਗਾਂ ਸੰਪੰਨ ਭਗਵੰਤ ਰੂਪ, ਫਿਰ ਤੁਹਾਡੇ ਚਰਨਾਂ ਨੂੰ ਮੇਰੇ ਵੱਲੋਂ ਨਮਸਕਾਰ ਹੈ। ਸੁਣ ਹੋ ਭਇਓ ਜਿਮ ਮਮ ਵੀਰ ਤੰਤਾ। ਐਸੇ ਪਰਮੇਸ਼ਰ ਗੁਰੂ ਨਾਨਕ ਸਾਹਿਬ ਸੁਣੋ, ਜਿਵੇਂ ਮੇਰਾ ਪ੍ਰਸੰਗ ਹੋਇਆ, ਜਿਵੇਂ ਮੈਂ ਰਾਕਸ਼ ਬਣਿਆ ਹਾਂ। ਤੁਮ ਅੰਤਰ ਜਾਮੀ ਸਭ ਜਾਣੋ। ਤੁਸੀਂ ਮਾਰਾ ਅੰਤਰ ਜਾਮੀ, ਮੇਰੇ ਸੰਬੰਧ ਵਿੱਚ ਸਭ ਕੁਝ ਜਾਣਦੇ ਹੋ, ਤੁਹਾਨੂੰ ਪਤਾ ਹੀ ਹੈ। ਤਦਪ ਨਿਦੇਸ਼ ਹੈ ਮਨ ਬਖਾਨੋ। ਆਏ ਤੁਹਾਡੇ ਆਗਿਆ ਹੋਈ ਹੈ ਵੀ ਤੂੰ ਇਹ ਰਾਕਸ਼ੀ ਸਰੀਰ ਵਿੱਚ ਕਿਵੇਂ ਆ ਗਿਆ, ਕਿਵੇਂ ਸਰਾਪ ਮਿਲ ਗਿਆ। ਤੁਹਾਡੀ ਆਗਿਆ ਮੰਨ ਕੇ ਮੈਂ ਆਪਣਾ ਸਾਰਾ ਪਰਸ਼ੋਕੜ ਪ੍ਰਸੰਗ ਦੱਸਦਾ। ਪੂਰਬ ਜਨਮ ਹੁਤੋ ਦਿਜ ਮੇਰਾ। ਗੁਰੂ ਨਾਨਕ ਸਾਹਿਬ ਜੀ, ਇਸ ਜਨਮ ਤੋਂ ਪਹਿਲਾਂ ਮੇਰਾ ਕਹਿੰਦੇ ਬ੍ਰਾਹਮਣਾਂ ਦਾ ਕਰਦਾ ਸਰੀਰ ਸੀ, ਮੈਂ ਬ੍ਰਾਹਮਣ ਜਨਮ ਵਿੱਚ ਸੀ, ਮੈਂ ਬ੍ਰਾਹਮਣ ਹੈ ਸੀ। ਪਾਠ ਵਿਦਿਆ ਮਨ ਮਾਨ ਕਨੇਰਾ। ਆਪਣੇ ਉਸਤਾਦ ਪਾਸੋਂ ਬ੍ਰਹਮ ਵਿਦਿਆ ਪੜ੍ਹ ਕੇ ਮੈਨੂੰ ਬੜਾ ਭਾਰੀ ਮਾਣ ਹੰਕਾਰ ਹੋ ਗਿਆ, ਮੈਂ ਬਹੁਤ ਗਿਆਨੀ ਧਿਆਨੀ ਹਾਂ। ਇੱਕ ਦਿਵਸ ਮਮ ਗੁਰ ਤਤ ਬੇਤਾ। ਇੱਕ ਦਿਨ ਦੀ ਗੱਲ ਹੈ, ਇਹ ਗੁਰੂ ਨਾਨਕ ਸਾਹਿਬ ਮੇਰੇ ਜਿਹੜੇ ਮੁਰਸ਼ਦ ਸਨ, ਵਿਦਿਆ ਦਾਤੇ ਸੀ, ਉਹ ਬੜੇ ਤਤਵੇਤੀ ਸੀ, ਬ੍ਰਹਮ ਵੇਤੇ ਸਨ। ਆਵਾ ਸਹਿਜ ਸੁਭਾਵ ਨਿਕੇਤਾ। ਸੁਤੇ ਸੁਭਾਅ ਜਿੱਥੇ ਮੇਰਾ ਘਰ ਸੀ, ਜਿੱਥੇ ਮੈਂ ਰਹਿੰਦਾ ਸੀ, ਉੱਥੇ ਮੇਰੇ ਵਿਦਿਆ ਦਾਤੇ ਮੁਰਸ਼ਦ ਚੱਲ ਕੇ ਆ ਗਏ ਬ੍ਰਹਮ ਗਿਆਨੀ। ਨਹਿ ਉੱਠ ਕਰ ਸਨਮਾਨਤ ਕੀਨਾ। ਮੈਨੂੰ ਆਪਣੀ ਵਿਦਿਆ ਦਾ ਮਾਣ ਸੀ, ਮੈਂ ਉੱਠ ਕੇ ਆਪਣੇ ਗੁਰੂ ਦਾ ਸਨਮਾਨ ਹੀ ਨਾ ਕੀਤਾ। ਅਹਿਮਤ ਧਾਰ ਆਸਨ ਆਸੀਨਾ। ਸੱਪ ਵਾਲੀ ਬੁੱਧੀ ਧਾਰ ਕੇ ਜਿਵੇਂ ਸੱਪ ਧੌਣ ਜੀ ਕੜਾ ਕੇ ਰੱਖਦਾ ਹੁੰਦਾ, ਇਸ ਤਰ੍ਹਾਂ ਕਦੇ ਮੈਂ ਧੌੜ ਜੀ ਕਰਾ ਕੇ ਆਪਣੇ ਆਸਣ ਤੇ ਬੈਠਾ ਰਿਹਾ, ਉੱਠ ਕੇ ਸਤਿਕਾਰ ਹੀ ਨਾ ਕੀਤਾ ਗੁਰੂ ਦਾ। ਦੇਖ ਅਵਗਿਆ ਗੁਰ ਰਿਸ ਕਰਕੇ। ਮੇਰੇ ਜਿਹੜੇ ਗੁਰੂ ਸੀ, ਵਿਦਿਆ ਦਾਤੇ ਸੀ, ਮੁਰਸ਼ਦ, ਦੇਖ ਕੇ ਵੀ ਇਹਨੇ ਸਾਡੀ ਨਰਾਦਰੀ ਜੀ ਕੀਤੀ, ਉੱਠ ਕੇ ਸਤਿਕਾਰ ਵਜੋਂ ਖੜਾ ਨਹੀਂ ਹੋਇਆ ਹੈ। ਉਸ ਵੇਲੇ ਉਹਨਾਂ ਨੇ ਕਿਹਾ ਇਸ ਤਰ੍ਹਾਂ, ਮੁਝ ਇਉਂ ਦੀਨੋ ਸਰਾਪ ਉਚਾਰ ਕੇ। ਰਾਜ ਹੋ ਕੇ ਇਸ ਤਰ੍ਹਾਂ ਦਾ ਮੈਨੂੰ ਕਹਿੰਦੇ ਮੁੱਖੋਂ ਬਚਨ ਕਹਿ ਕੇ ਸਰਾਪ ਦੇ ਦਿੱਤਾ। ਅਸ ਵਿਪਰੀਤ ਜੋ ਤੈ ਮਨ ਠਾਨੇ। ਇਹ ਸਾਡੇ ਵਿਦਿਆਰਥੀ ਨੂੰ ਜਿਹੜੀ ਇਹੋ ਜਿਹੀ ਆ ਉੱਟੀ ਜੀ ਰੀਤੀ ਮਨ ਵਿੱਚ ਧਾਰੀ ਹੈ, ਵਿਆਹ ਤੋਂ ਵੱਡਿਆਂ ਦਾ ਉੱਠ ਕੇ ਸਤਿਕਾਰ ਨਹੀਂ ਕਰੀ, ਸਤਿਕਾਰ ਕਰੀਦਾ ਹੁੰਦਾ, ਨਹੀਂ ਕੀਤਾ। ਤੁਹਾਨੂੰ ਜੀ ਕਰਾ ਕੇ ਤੂੰ ਬੈਠਾ ਰਹੇ, ਆਪਣੇ ਆਪ ਨੂੰ ਵੱਡਾ ਮੰਨ ਕੇ ਜਿਹੜੀ ਤੂੰ ਮਾੜੀ ਗੱਲ ਰੀਤੀ ਜੀ ਕੀਤੀ ਹੈ। ਕਛੂ ਨ ਬਿਗੜੈ ਮੁਝ ਹੇ ਮਾਨੀ। ਹੰਕਾਰੀ ਪ੍ਰਿਆਸੀ ਆ, ਮੇਰਾ ਤਾਂ ਕੁਛ ਵਿਗੜਨਾ ਨੀ, ਭਾਵੇਂ ਤੂੰ ਖੜੇ ਭਾਵੇਂ ਨਾ ਖੜੇ। ਜਾਂ ਕੋ ਫਲ ਜੇ ਤੂੰ ਨਹਿ ਪਾਵੇ। ਜਿਹੜਾ ਤੂੰ ਕਹਿੰਦੇ ਹੰਕਾਰ ਜਾ ਕੀਤਾ ਨਾ, ਬੈਠਾ ਰਹੇ ਉੱਠ ਕੇ ਸਤਿਕਾਰ ਨੀ ਕੀਤਾ, ਇਹਦਾ ਫਲ ਜੇ ਤੂੰ ਹੁਣ ਨਾ ਪਾਵੇ। ਤੋ ਸ਼ੁਭ ਰੀਤ ਜਗਤ ਮਿਟ ਜਾਵੇ। ਸੰਸਾਰ ਦੇ ਵੀ ਜਿਹੜੀ ਕੋਈ ਚੰਗੀ ਰੀਤੀ ਹੈ, ਵੀ ਆਪ ਤੋਂ ਵੱਡਿਆਂ ਦਾ ਉੱਠ ਕੇ ਸਤਿਕਾਰ ਕਰਨਾ, ਜੀਆਂ ਆਖਣਾ, ਫਿਰ ਤਾਂ ਰੀਤੀ ਮਿਟ ਜਾਏਗੀ, ਤੇਰੇ ਵਾਂਗੂ ਸਾਰੇ ਆਕੜ ਕੇ ਬੈਠੇ ਰਿਹਾ ਕਰਨਗੇ। ਤਾਂ ਤੇ ਤੂੰ ਰਾਖਸ਼ ਤਨ ਪਾਈ। ਹੰਕਾਰੀ ਮੇਰੇ ਵਿਦਿਆਰਥੀ, ਮੇਰੇ ਕੋਲੋਂ ਪੜ੍ਹਨ ਵਾਲੇ, ਤੂੰ ਆਕੜ ਕੇ ਬੈਠਾ ਰਿਹਾ, ਤੂੰ ਰਾਖਸ਼ਾਂ ਵਾਲਾ ਜਿਹੜਾ ਸਰੀਰ ਹੈ, ਯਾਨੀ ਰਾਖਸ਼ਾਂ ਵਾਲਾ ਸੁਭਾਅ ਤੂੰ ਪਾਊ, ਰਾਖਸ਼ ਵਰਤੀ ਤੇਰੀ ਹੋ ਜਾਏ। ਕਰ ਹੋ ਕੁਕਰਮ ਧਰਮ ਬਿਸਰਾਈ। ਜਿਹੜੇ ਧਰਮ ਰੂਪ ਕਰਮ ਹੈ, ਪੁੰਨ ਰੂਪ ਕਰਮ ਕਰਕੇ ਤੂੰ ਖੋਟੇ ਕਰਮ ਕਰੀ ਚੱਲ, ਬੰਦੇ ਮਾਰ ਮਾਰ ਕੇ ਤਲ ਤਲ ਕੇ ਖਾਈ ਚੱਲ, ਆਦਮ ਖਾਣਾ ਬਣ ਜਾ। ਅਸ ਪ੍ਰਕਾਰ ਸੁਣ ਗੁਰ ਕੋ ਸਰਾਪਾ। ਇਹ ਗੁਰੂ ਨਾਨਕ ਸਾਹਿਬ ਆਪਣੇ ਵਿਦਿਆ ਦਾ ਤੇ ਮੁਰਸ਼ਦ ਦੇ ਇਸ ਤਰ੍ਹਾਂ ਦੇ ਸਰਾਪ ਦੇ ਬਚਨ ਮੈਂ ਸੁਣ ਕੇ, ਮੈਂ ਭੈ ਭੀਤ ਭਇਓ ਬਹੁ ਕੰਪਾ। ਮੈਂ ਤਾਂ ਮਾਰਾ ਭੈ ਕਰਕੇ ਬਹੁਤ ਡਰਿਆ, ਮੈਂ ਤਾਂ ਫਿਰ ਬਹੁਤ ਕੰਬਣ ਲੱਗ ਪਿਆ। ਹੇ ਗੁਰ ਮੈਂ ਅਪਰਾਧ ਯਕੀਨਾ। ਫਿਰ ਮੈਂ ਬੋਲਿਆ, ਹੇ ਮੇਰੇ ਮੁਰਸ਼ਦ, ਹੇ ਮੇਰੇ ਉਸਤਾਦ ਵਿਦਿਆ ਦਾਤੇ, ਜਿਹੜਾ ਉੱਠ ਕੇ ਮੈਂ ਤੁਹਾਡਾ ਸਤਿਕਾਰ ਨੀ ਨਾ ਕੀਤਾ, ਜਾਂ ਅਪਰਾਧ ਗੁਨਾਹ ਕੀਤਾ ਹੈ। ਤਾਂ ਕੋ ਫਲ ਰਾਖਸ਼ ਤਨ ਦੀਨੋ। ਉਹਦਾ ਫਲ ਤੁਸੀਂ ਇਹ ਦਿੱਤਾ ਵੀ ਤੇਰਾ ਹੁਣ ਜਿਹੜਾ ਸੁਭਾਅ ਰਾਖਸ਼ਾਂ ਵਾਲਾ ਹੋ ਜਾਏ, ਤੂੰ ਆਦਮ ਖਾਣਾ ਬਣ ਜਾਏਗਾ। ਕਬਲੋ ਭੋਗੋ ਗੋ ਦੁੱਖ ਭਾਰੀ। ਇਹ ਮਾਰਾ ਸਰਾਪ ਦਾ ਜਿਹੜਾ ਫਲ ਹੈ, ਕਿਦੋਂ ਤਿਕਰ ਭਾਰੀ ਮੈਂ ਦੁੱਖ ਭੋਗਾਂਗਾ। ਕਿਰਪਾ ਧਾਰ ਸੋ ਕਰ ਉਚਾਰੀ। ਇਸ ਕਰਕੇ ਮੈਂ ਆਪਣੇ ਵਿਦਿਆ ਦਾਤੇ ਨੂੰ ਮੁਸਤਾ ਮੁਰਸ਼ਦ ਨੂੰ ਕਿਹਾ ਵੀ ਕਿਰਪਾ ਕਰਕੇ ਵੀ ਦੱਸ ਦਿਓ ਮੈਨੂੰ। ਗੁਰਦਿਆਲਤਾ ਮਹਿਮਾਨ ਭੀਨਾ। ਜਦੋਂ ਮੈਂ ਬੇਨਤੀ ਕੀਤੀ ਆਇਆ, ਫਿਰ ਮੇਰੇ ਮੁਰਸ਼ਦ ਦਿਆਲਤਾ ਵਿੱਚ ਆ ਗਏ, ਉਹ ਖੁਸ਼ ਹੋ ਗਏ, ਤੀਸਰਾ ਉਹਨਾਂ ਨੇ ਫਿਰ ਬਚਨ ਕੀਤਾ। ਐਸੇ ਬਚਨ ਉਚਾਰਨ ਕੀਨਾ। ਇਸ ਤਰ੍ਹਾਂ ਗੁੱਸਾ ਭੁਲਾ ਕੇ ਇਸ ਤਰ੍ਹਾਂ ਦਾ ਬਚਨ ਉਹਨਾਂ ਨੇ ਮੈਨੂੰ ਕਹਿਣਾ ਕੀਤਾ ਦੱਸਿਆ। ਏਕੰਕਾਰ ਧਰੈ ਅਵਤਾਰਾ। ਦੇਵੀ ਚੱਲ ਹੁਣ ਤੂੰ ਉਗਣ ਕਰਕੇ ਪਛਤਾਇਆ, ਮਾਫ਼ੀ ਮੰਗਦਾ ਹੈ, ਤੇਰਾ ਸਰਾਪ ਨਿਵਿਰਤ ਹੋ ਜਾਏਗਾ। ਕਹਿੰਦੇ ਕਿਸੇ ਸਮੇਂ ਜਿਹੜਾ ਵਾਹਿਗੁਰੂ ਪਰਮੇਸ਼ੁਰ ਇੱਕ ਓਂਕਾਰ ਹੈ, ਸਭ ਦਾ ਪ੍ਰਕਾਸ਼ ਅਦਵੈਤ ਰੂਪ, ਉਹ ਸੰਸਾਰ ਤੇ ਅਵਤਾਰ ਧਾਰਨ ਕਰੇਗਾ ਗੁਰੂ ਨਾਨਕ ਸਾਹਿਬ ਰੂਪ ਨਾਮ ਰਖਾ ਕੇ। ਤਿਨਕੇ ਮਿਲੇ ਹੋਏ ਨਿਸਤਾਰਾ। ਜਿਹੜਾ ਵਾਹਿਗੁਰੂ ਪਰਮੇਸ਼ੁਰ ਹੈ, ਉਹ ਗੁਰੂ ਨਾਨਕ ਸਰੂਪ ਵਿੱਚ ਜਦੋਂ ਤੈਨੂੰ ਆ ਕੇ ਮਿਲੇਗਾ, ਫਿਰ ਉਹਨਾਂ ਨਾਲ ਮਿਲ ਕੇ ਤੇਰਾ ਪਾਰ ਉਤਾਰਾ ਹੋ ਜਾਏਗਾ, ਇਸ ਰਾਪ ਤੋਂ ਖਹਿੜਾ ਛੁੱਟ ਜਾਏਗਾ। ਹੇ ਗੁਰ ਮੈਂ ਤਿੰਨ ਕੋ ਕਿਵ ਜਾਣਾ। ਮਹਾਰਾਜ ਫਿਰ ਮੈਂ ਆਪਣੇ ਵਿਦਿਆ ਦਾਤੇ ਨੂੰ ਮੁਰਸ਼ਦ ਨੂੰ ਪੁੱਛਿਆ ਵੀ ਜਦੋਂ ਗੁਰੂ ਨਾਨਕ ਸਾਹਿਬ ਜੀ ਆਉਣਗੇ ਮੇਰਾ ਉਧਾਰ ਕਰਨ ਲਈ, ਤੇ ਮੈਂ ਉਹਨਾਂ ਨੂੰ ਪਹਿਲੀ ਵਾਰੀ ਕਿਵੇਂ ਜਾਣਾਗਾ, ਮੇਰੀ ਤਾਂ ਉਹਨਾਂ ਨਾਲ ਜਾਣ ਪਛਾਣ ਤਾਂ ਹੋਵੇਗੀ ਨੀ, ਮੈਨੂੰ ਕਿਵੇਂ ਪਤਾ ਲੱਗੇਗਾ। ਕਿਰਪਾ ਕਰੋ ਸੋ ਭਾਂਤ ਬਖਾਨੋ। ਹੇ ਮੇਰੇ ਗੁਰੂ ਜੀ, ਕਿਰਪਾ ਕਰਕੇ ਮੈਨੂੰ ਉਸ ਤਰ੍ਹਾਂ ਦਾ ਢੰਗ ਤਰੀਕਾ ਦੱਸ ਦਿਓ ਜਿਸ ਕਰਕੇ ਮੈਂ ਉਧਾਰ ਕਰਨ ਵਾਲੇ ਗੁਰੂ ਨਾਨਕ ਨੂੰ ਜਾਣ ਪਛਾਣ ਲਵਾਂ। ਸੁਣ ਕੇ ਮੁਝ ਕੋ ਦਰਪਣ ਦੀਨਾ। ਮਹਾਰਾ, ਮੈਂ ਇੱਥੋਂ ਸੁਣ ਕੇ ਮੇਰੇ ਜਿਹੜੇ ਉਸਤਾਦ ਸੀ ਉਹਨਾਂ ਨੇ ਮੈਨੂੰ ਆਦਮ ਸ਼ਨਾਸ ਸ਼ੀਸ਼ਾ ਦੇ ਦਿੱਤਾ। ਕਹਿਓ ਕਿ ਇਸ ਤੇ ਲੇਵਹੁ ਚੀਨਾ। ਮੈਨੂੰ ਕਿਹਾ ਲੈ ਵੀ ਮੇਰੇ ਵਿਦਿਆਰਥੀ, ਇਹ ਆਦਮਸ਼ਨਾ ਸ਼ੀਸ਼ੇ ਦੇ ਰਾਹੀਂ ਤੂੰ ਜਿਹਨੇ ਤੇਰਾ ਉਧਾਰ ਕਰਨਾ ਨੂੰ ਤੂੰ ਜਾਣ ਪਛਾਣ ਲਈ। ਯਾ ਮੈਂ ਪਰ ਪ੍ਰਤ ਬਿੰਬ ਸੋ ਜਾ ਕੋ। ਕਹਿੰਦੇ ਇਸ ਸ਼ੀਸ਼ੇ ਦੇ ਵਿੱਚ ਜਿਹੜੇ ਦੇ ਸਾਹਮਣੇ ਰੱਖੇਗਾ ਜਿਹਦਾ ਉਹ ਕਹਿੰਦੇ ਪ੍ਰਤੀਬਿੰਬ ਅਕਸ਼ ਪਵੇਗਾ। ਉਹਨ ਮਾਨੁਖ ਮੁਖ ਦੀਸਤ ਤਾਂ ਕੋ। ਕਹਿੰਦੇ ਜਿਹੋ ਜਿਹਾ ਉਹਦਾ ਮਨੁੱਖ ਸ਼੍ਰੀ ਬਾਹਰ ਦਿਸ ਰਿਹਾ ਉਸੇ ਸ਼ੀਸ਼ੇ ਦੇ ਵਿੱਚ ਉਹਦਾ ਅਕਸ਼ ਦਿਸੇਗਾ, ਮੁੱਖ ਉਹੇ ਜਿਹੇ ਸ਼ੀਸ਼ੇ ਵਿੱਚ ਦਿਸੇਗਾ। ਸੋ ਜਾਣਾ ਇਹੋ ਹੈ ਅਵਤਾਰਾ। ਉਹ ਤੂੰ ਜਾਣ ਲਈ ਵੀ ਇਹ ਕੋਈ ਅਵਤਾਰ ਹੈ, ਦੁਨੀਆਂ ਵਿੱਚ ਆਇਆ ਹੋਇਆ। ਤਿਸ ਤੇ ਤੇਰੋ ਹੋਏ ਉਧਾਰਾ। ਉਸ ਤੋਂ ਤੇਰਾ ਕਹਿੰਦੇ ਫਿਰ ਉਧਾਰ ਹੋ ਜਾਏਗਾ, ਸ਼ਰਾਬ ਤੋਂ ਛੁਟਕਾਰਾ ਹੋ ਜਾਏਗਾ। ਅਨਕ ਜਨਮ ਜਿਹੇ ਜਿਹੇ ਨਰ ਜਗ ਪਾਏ। ਜਿਸ ਪੁਰਸ਼ ਨੇ ਪਹਿਲਾਂ ਕਹਿੰਦੇ ਸੰਸਾਰ ਦੇ ਅਨੇਕਾਂ ਕਹਿੰਦੇ ਜਨਮ ਪਾਏ, ਜੰਮਿਆ ਮਰਿਆ ਸਰੀਰ ਪਾਏ ਹਨ, ਨਾਨਾ ਜੋਨ ਵਿਖੈ ਜੋ ਆਏ। ਜਿਹੜਾ ਮਨੁੱਖ ਪਹਿਲਾਂ ਨਾਨਾ ਤਰ੍ਹਾਂ ਦੀਆਂ ਜੂਨੀਆਂ ਧਾਰ ਕੇ ਸੀਰ ਧਾਰ ਕੇ ਆਇਆ, ਮਰ ਮਰ ਕੇ ਜਮ ਜਮ ਕੇ। ਤਿਨਕੇ ਮੁਖ ਇਸ ਦਰਪਣ ਮਾਹੀ। ਇਹ ਵਿਦਿਆਰਥੀ, ਇਹ ਆਦਮ ਸ਼ਨਾ ਸ਼ੀਸ਼ੇ ਦੇ ਵਿੱਚ ਉਹਨਾਂ ਦੇ ਜਿਹੜੇ ਕੋਈ ਸਰੀਰ ਹਨ, ਮਾਨੁਖ ਕੇ ਦੀਸਤ ਕਬ ਨਾਹੀ। ਉਹ ਵੀ ਇਹਦੇ ਵਿੱਚ ਮਨੁੱਖ ਦਾ ਮੁੱਖ ਸਰੀਰ ਨਹੀਂ ਦਿਸੇਗਾ, ਮਨੁੱਖ ਦਾ ਮੁੱਖ ਨਹੀਂ ਦਿਸੇਗਾ, ਜਿਹੜੇ ਪਿੱਛੇ ਸਰੀਰ ਧਾਰ ਕੇ ਆ ਉਹੀ ਦਿਖਾਲੀ ਦੇਣਗੇ ਤੈਨੂੰ। ਗੁਰ ਤੇ ਲੇ ਕਰ ਮੁਕਰ ਸੁਆਵਾ। ਇਹ ਗੁਰੂ ਨਾਨਕ ਸਾਹਿਬ, ਇਸ ਤਰ੍ਹਾਂ ਮੈਂ ਆਪਣੇ ਵਿਦਿਆ ਦਾਤੇ ਪਾਸੋਂ ਆਦਮਸ਼ਨਾਸ ਜਿਹੜਾ ਸ਼ੀਸ਼ਾ ਲੈ ਕੇ ਇੱਥੇ ਆ ਗਿਆ ਜਿੱਥੇ ਹੁਣ ਰਹਿ ਰਿਹਾ। ਆਪ ਜੀ ਆਏ ਹੋ ਤਬ ਕੋ ਮੈਂ ਇਹ ਥਾਨ ਰਹਾਵਾ। ਉਦੋਂ ਤੋਂ ਲੈ ਕੇ ਹੁਣ ਤੱਕ ਮਾਰਾ ਇਸੇ ਸਥਾਨ ਤੇ ਮੈਂ ਰਹਿ ਰਿਹਾ ਹਾਂ। ਗਹਿ ਕਰ ਆਨੇ ਮਨ ਜੁਕ ਨੇਰੇ। ਗੁਰੂ ਨਾਨਕ ਸਾਹਿਬ ਜੀ ਉਹ ਰਾਕਸ਼ ਬਿਰਤੀ ਹੋਣ ਕਰਕੇ, ਸੁਭਾਅ ਐਸਾ ਹੋਣ ਕਰਕੇ ਬੜੇ ਮੈਂ ਮਨੁੱਖ ਜਿਉਂਦੇ ਫੜ ਫੜ ਲਿਆਂਦੇ ਹਨ। ਮੁਕਰ ਵਿਖੇ ਪ੍ਰਤ ਬਿੰਬ ਸੁਹੇਰੇ। ਇਸ ਤਰ੍ਹਾਂ ਫੜ ਕੇ ਲੈ ਆਉਂਦਾ ਉਹਨਾਂ ਮਨੁੱਖਾਂ ਨੂੰ, ਫਿਰ ਆਦਮ ਸ਼ਨਾ ਸ਼ੀਸ਼ਾ ਸਾਹਮਣੇ ਰੱਖ ਦਿੰਦਾ, ਉਹਨਾਂ ਦਾ ਚਿਹਰਾ ਵੇਖਦਾ ਵੀ ਇਹ ਕੋਈ ਹੈ ਉਧਾਰ ਕਰਨ ਵਾਲਾ, ਮੇਰਾ ਗੁਰੂ ਆਇਆ ਕਿ ਹੋਰ ਹੀ ਹੈ ਇਹ। ਸ਼ੂਕਰ ਕੂਕਰ ਖਗ ਖਰ ਖਗ ਸ਼ੇਰਾ। ਕਹਿੰਦੇ ਮੈਂ ਸ਼ੀਸ਼ਾ ਸਾਹਮਣੇ ਰੱਖਦਾ, ਕਿਸੇ ਦਾ ਸਰੀਰ ਤਾਂ ਗਧੇ ਦਾ ਦਿਸਦਾ, ਕਿਸੇ ਦਾ ਕੁੱਤੇ ਦਾ ਦਿਸਦਾ ਹੈ, ਕਿਸੇ ਦਾ ਸ਼ੇਰ ਦਾ ਸਰੀਰ ਦਿਸਦਾ ਹੈ। ਇਤਿਆਦਿਕ ਸਭ ਕੋ ਮੁਖ ਹੇਰਾ। ਇਸ ਤੋਂ ਆ ਲੈ ਕੇ ਸ਼ੀਸ਼ੇ ਵਿੱਚ ਕਹਿੰਦੇ ਇਸ ਤਰ੍ਹਾਂ ਦਾ ਮੁੱਖ ਮੈਨੂੰ ਦਿਸਦਾ, ਕੋਈ ਕੁੱਤਾ ਦਿਸਦਾ, ਕੋਈ ਗਧਾ ਦਿਸਦਾ, ਕੋਈ ਸ਼ੇਰ ਦਿਸਦਾ ਹੈ। ਤੁਮਰਾ ਮਾਨੁਖ ਬਦਨ ਦਸਾਨਾ। ਹੁਣ ਮਹਾਰਾਜ ਦਾ ਤੁਹਾਡੇ ਸਾਹਮਣੇ ਮੈਂ ਆਦਮ ਸ਼ਨਾ ਸ਼ੀਸ਼ਾ ਰੱਖਿਆ, ਇੱਕੋ ਇੱਕ ਤੁਹਾਡਾ ਜਿਹੜਾ ਮੁੱਖ ਹੈ ਨਾ ਮਨੁੱਖ ਵਰਗਾ ਮੈਨੂੰ ਇਹਦੇ ਵਿੱਚ ਦਿਸਿਆ ਹੈ। ਜਿਨਕੇ ਪਰਸੇ ਸਰਾਪ ਮਿਟਾਨਾ। ਇਸ ਆਪ ਜੀ ਦੇ ਮਹਾਰਾਜ ਛੋਣ ਕਰਕੇ, ਤੁਹਾਨੂੰ ਮੱਥਾ ਟੇਕਣ ਕਰਕੇ, ਦਰਸ਼ਨ ਕਰਕੇ ਮੇਰਾ ਜਿਹੜਾ ਗੁਰੂ ਨੇ ਸਰਾਪ ਦਿੱਤਾ ਸੀ ਉਹ ਮਿਟ ਗਿਆ ਹੈ। ਅਸਬਿਦ ਹੋਤੋ ਮੋਹ ਬਿਰ ਤੰਤਾ। ਇਹ ਗੁਰੂ ਨਾਨਕ ਸਾਹਿਬ, ਇਸ ਤਰ੍ਹਾਂ ਮੇਰਾ ਪਿਛਲੇ ਜਨਮ ਦਾ ਇਹ ਮਾੜਾ ਪ੍ਰਸੰਗ ਸੀ, ਇਹ ਮੇਰਾ ਪਿਛਲੀ ਵਿਆਖਿਆ ਸੀ। ਆਪ ਦੀਜੈ ਆਇਸ ਭਗਵੰਤਾ। ਇਹ ਪਰਮੇਸ਼ਰ ਰੂਪ ਹੁਣ ਮੈਨੂੰ ਆਗਿਆ ਦੇ ਦਿਓ, ਇਜਾਜ਼ਤ ਦੇਵੋ। ਪੁੰਨ ਲੋਕ ਕੇ ਵਿਖੇ ਸਿਧਾਉਂ। ਜਿੱਥੇ ਪੁੰਨੀ ਲੋਕ ਜਾਂਦੇ ਵਿਕੁੰਠ ਵਿੱਚ, ਉਸ ਵਿਕੁੰਠ ਵਿੱਚ ਮੈਂ ਹੁਣ ਚਲਾ ਜਾਵਾਂ। ਤੁਮਰੇ ਦਰਸ਼ਨ ਕੋ ਸੁਖ ਪਾਉਂ। ਗੁਰੂ ਨਾਨਕ ਸਾਹਿਬ, ਤੁਹਾਡੇ ਦਰਸ਼ਨ ਕਰਕੇ ਮੈਂ ਹੁਣ ਉਹ ਦਰਸ਼ਨਾਂ ਦਾ ਸੁਖ ਪਾਉਂ ਵਿਕੁੰਠ ਵਿੱਚ ਪਹੁੰਚ ਕੇ। ਸੁਰ ਤਨ ਹੈ ਕਰ ਨਮੋ ਪਧਾਰਾ। ਇਸ ਤਰ੍ਹਾਂ ਦੇਵਤੇ ਦੇ ਸਰੀਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਮੱਥਾ ਟੇਕ ਕੇ ਇਹ ਵਿਕੁੰਠ ਨੂੰ ਚਲਾ ਗਿਆ ਹੈ। ਮਰਦਾਨੇ ਕੌਤਕ ਸੁਨਿਹਾਰਾ, ਭਾਈ ਮਰਦਾਨਾ ਜੀ ਨੇ ਸਾਰਾ ਜਿਹੜਾ ਇਹ ਕੌਤਕ ਦੇਖਿਆ ਵੀ ਇਹ ਜਿਹੜਾ ਕੌਡਾ ਰਾਕਸ਼ ਮੈਨੂੰ ਤਲਕੇ ਖਾਣ ਵਾਲਾ ਸੀ ਅਜੋ ਦੇਵਤੇ ਸਰੂਪ ਵਿੱਚ ਬਣ ਕੇ ਵਿਕੁੰਠ ਨੂੰ ਚਲਿਆ ਹੈ। ਬੰਧਨ ਪਦ ਅਰਬਿੰਦ ਕਰੰਤੂ, ਫਿਰ ਤਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਕਮਲਾਂ ਉੱਪਰ ਮਰਦਾਨਾ ਬਹੁਤ ਵਾਰੀ ਮੱਥੇ ਟੇਕਦਾ ਹੈ। ਧੰਨ ਧੰਨ ਪ੍ਰਭ ਧੰਨ ਪਨੰਤੂ, ਹੇ ਗੁਰੂ ਨਾਨਕ ਸਾਹਿਬ ਤੁਸੀਂ ਧੰਨ ਹੋ ਧੰਨ ਹੋ ਧੰਨ ਹੋ ਅਈ ਕਹੀ ਜਾਂਦਾ ਹੈ। ਸ੍ਰੀ ਪ੍ਰਭ ਇਸ ਦਰਪਨ ਕੋ ਲੀਜੈ, ਉਦੋਂ ਬਾਅਦ ਮਰਦਾਨਾ ਬੋਲਿਆ ਕਹਿੰਦੇ ਮਹਾਰਾਜ ਇਹ ਕੌਡੇ ਰਾਕਸ਼ ਕੋਲ ਜਿਹੜਾ ਆਤਮ ਸਨਾ ਸ਼ੀਸ਼ਾ ਸੀ ਇਹ ਮਹਾਰਾਜ ਤੁਸੀਂ ਲੈ ਲਓ ਆਪਣੇ ਕੋਲ ਹੈ। ਅਦਭੁਤ ਨਿਜ ਨਿਕਟ ਰੱਖੀ ਜਾ, ਮਹਾਰਾਜ ਚਾਰਜ ਤਰ੍ਹਾਂ ਦਾ ਸ਼ੀਸ਼ਾ ਹੈ ਆਪਣੇ ਕੋਲ ਹੀ ਰੱਖੋ, ਕਿਉਂਕਿ ਹੋਰ ਤਾਂ ਸ਼ੀਸ਼ੇ ਵਿੱਚ ਚਲੋ ਮੂੰਹ ਹੀ ਦੀਦਾ ਹੁੰਦਾ ਹੈ, ਤਾਂ ਪਿਛਲੇ ਜਨਮਾਂ ਦੇ ਵਿੱਚ ਜਿਹੜੇ ਸਰੀਰ ਧਾਰੇ ਹੈ ਉਹੋ ਜਿਹੇ ਮੂੰਹ ਵੀ ਇਹਦੇ ਵਿੱਚ ਦਿਸਦੇ ਹੈ, ਚਾਰਜ ਤਰ੍ਹਾਂ ਦਾ ਸ਼ੀਸ਼ਾ ਹੈ ਇਹ, ਤੁਸੀਂ ਮਾਰਾ ਆਪਣੇ ਕੋਲ ਰੱਖ ਲਓ। ਸੁਣ ਕਾਰ ਭਨ ਹੈ ਗਰੀਬ ਨਿਵਾਜੂ, ਉਸ ਵੇਲੇ ਮਰਦਾਨੇ ਤੋਂ ਸੁਣ ਕੇ ਗਰੀਬਾਂ ਨੂੰ ਬਣਾਉਣ ਵਾਲੇ ਸਤਿਗੁਰੂ ਕਹਿਣ ਲੱਗੇ ਇਸ ਦਰਪਨ ਤੇ ਕਿਆ ਹੋਇਆ ਕਾਜੂ। ਮਰਦਾਨੇ ਇਹ ਜਿਹੜਾ ਆਦਮ ਸ਼ਨਾ ਸ਼ੀਸ਼ਾ ਦੇ ਰੱਖਣ ਨਾਲ ਭਲਾ ਸਾਡਾ ਕੀ ਕੰਮ ਹੋਜੂ, ਕੀ ਸਬਰ ਜਾਊ ਬਈ। ਮੁਕਰ ਵਿਚਾਰ ਰੂਪ ਜਿਨ ਪਾਸਾ, ਜਿਨ੍ਹਾਂ ਸਿਆਣਿਆਂ ਦੇ ਕੋਲ ਸਤ ਸਤ ਦੀ ਵਿਚਾਰ ਰੂਪ ਕਹਿੰਦੇ ਸੋਹਣਾ ਸ਼ੀਸ਼ਾ ਹੁੰਦਾ ਹੈ, ਸਦਾ ਆਨੰਦ ਕਰ ਹੈ ਭ੍ਰਮ ਭੰਗਾ, ਤਿੰਨ ਕੋ ਆਤਮ ਹੋਤ ਪ੍ਰਕਾਸ਼ਾ ਹੋ ਜਾਂਦਾ ਨਾ ਛੱਡ ਜਾਂਦਾ ਵਿੱਚ। ਉਹਨਾਂ ਨੂੰ ਕਹਿੰਦੇ ਆਪਣਾ ਜਿਹੜਾ ਆਤਮਾ ਹੈ ਉਹਦਾ ਪ੍ਰਕਾਸ਼ ਹੋ ਜਾਂਦਾ, ਆਪਣੇ ਆਤਮਾ ਦਾ ਪਤਾ ਚੱਲ ਜਾਂਦਾ, ਆਤਮਾ ਦਿਸ ਪੈਂਦਾ ਹੈ। ਰਾਖੋ ਸੋ ਸਦੀਵ ਨਿਜ ਸੰਗਾ, ਇਹ ਮਰਦਾਨੇ ਉਹ ਐਸਾ ਸਤ ਸਤ ਦੀ ਵਿਚਾਰ ਰੂਪ ਸ਼ੀਸ਼ਾ ਜਿਹਦੇ ਵਿੱਚ ਆਪਣਾ ਆਤਮਾ ਆਪਣੇ ਦੇ ਆਪੇ ਦੇ ਦਰਸ਼ਨ ਹੁੰਦੇ ਹੈ, ਉਹ ਅਸੀਂ ਕੋਲ ਰੱਖਦੇ ਤੂੰ ਵੀ ਮਰਦਾਨਿਆ ਹੋ ਐਸਾ ਸਤ ਸਤ ਦੀ ਸ੍ਰੇਸ਼ਟ ਵਿਚਾਰ ਰੂਪ ਸ਼ੀਸ਼ਾ ਆਪਣੇ ਕੋਲ ਰੱਖਿਆ ਕਰ। ਸਦਾ ਆਨੰਦ ਕਰ ਹੈ ਭ੍ਰਮ ਭੰਗਾ, ਤੇਰੇ ਭਰਮ ਭੁਲੇਖੇ ਸਾਰੇ ਨਾਸ ਕਰੇਗਾ ਤੇ ਫਿਰ ਤੂੰ ਸਦਾ ਆਨੰਦ ਮਾਨਣਾ ਕਰੇਗਾ, ਸਦਾ ਆਨੰਦ ਰਿਹਾ ਕਰੇਗਾ। ਭੁਜੰਗ ਛੰਦ ਨਮੋ ਸਾਰਦਾ ਰੂਪ ਦੋਖੰ ਹਰੰਤੀ, ਹਾਂ ਅੱਗੇ ਪ੍ਰਸੰਗ ਸ਼ੁਰੂ ਕਰਨ ਤੋਂ ਪਹਿਲਾਂ ਕਵੀ ਜੀ ਮੰਗਲ ਕਰਦੇ ਹਨ ਜੋ ਇਹ ਕਵਿਤਾ ਦੀ ਦਾਤੀ ਹੈ, ਸ੍ਰੇਸ਼ਟ ਬੁੱਧੀ ਸ੍ਰੇਸ਼ਟਤਾਈ ਬਖਸ਼ਣ ਵਾਲੀ ਉਹਨੂੰ ਨਮਸਕਾਰ ਹੈ ਜੋ ਦੁੱਖਾਂ ਨੂੰ ਗੁਣਾਂ ਨੂੰ ਨਾਸ ਕਰਨ ਵਾਲੀ ਹੈ। ਸਦਾ ਮੰਗਲਾ ਬੁੱਧ ਦੈਨੀ ਜਯੰਤੀ, ਹਮੇਸ਼ਾ ਖੁਸ਼ੀਆਂ ਦੇਣ ਵਾਲੀ ਹੈ, ਕਵਿਤਾ ਵਾਲੀ ਬੁੱਧੀ ਦੇਣ ਵਾਲੀ ਹੈ ਤੇ ਜਿਹਦੀ ਹਮੇਸ਼ਾ ਫਤਿਹ ਜਿੱਤ ਹੈ। ਭਵਾ ਭੈਰਾ ਦਾਸ ਕੀ ਇੱਛ ਪੂਰਾ, ਭਵਾ ਸੰਸਾਰ ਦੇ ਵਿੱਚ ਭੈ ਨੂੰ ਨਾਸ ਕਰਨ ਵਾਲੀ ਹੈ, ਦਾਸਾਂ ਦੀ ਜਿਹੜੀ ਇੱਛਾ ਵੀ ਸੋਹਣੀ ਕਵਿਤਾ ਹੋਵੇ ਉਹ ਇੱਛਾ ਨੂੰ ਪੂਰੀ ਕਰਨ ਵਾਲੀ ਹੈ। ਪ੍ਰਕਾਸ਼ੀ ਤੁਸੀਂ ਚੌਦਹੂੰ ਲੋਕ ਪੂਰਾ, ਚਾਰੇ ਚੌਦਾਂ ਲੋਕਾਂ ਵਿੱਚ ਤੂੰ ਹੀ ਪ੍ਰਕਾਸ਼ਵਾਨ ਹੋ ਗਈ ਹੈ, ਤੂੰ ਹੀ ਪ੍ਰਕਾਸ਼ੀ ਹੈ ਪ੍ਰਗਟ ਹੋ ਰਹੀ ਹੈ। ਇਸ ਤਰ੍ਹਾਂ ਇਹ ਜੋ ਕਵੀਆਂ ਦਾ ਨਿਯਮ ਹੈ ਉਹ ਸੰਸਾਰੇ ਕਵਿਤਾ ਦੀ ਦਾਸੀ ਦਾ ਮੰਗਲ, ਦੂਜੇ ਰੂਪ ਵਿੱਚ ਗੁਰਬਾਣੀ ਦੀ ਮਹਿਮਾ ਦਾ ਮੰਗਲ ਹੈ, ਨਵੋ ਸਾਰ ਦਾ ਰੂਪ ਜੋ ਸ੍ਰੇਸ਼ਟ ਗਿਆਨ ਦਾ ਰੂਪ ਹਨ ਗੁਰਬਾਣੀ ਉਹਨੂੰ ਨਮਸਕਾਰ ਹੈ, ਅਤੇ ਦੁੱਖਾਂ ਦੇ ਲੋਕਾਂ ਜੋ ਨਾਸ ਕਰਨ ਵਾਲੀ ਹੈ ਉਹ ਐਸੀ ਬਾਣੀ ਨੂੰ ਨਮਸਕਾਰ ਹੈ। ਸਦਾ ਮੰਗਲਾ ਬੁੱਧ ਦੈਨੀ ਜਯੰਤੀ, ਜਿਹੜੀ ਗੁਰਬਾਣੀ ਹਮੇਸ਼ਾ ਖੁਸ਼ੀਆਂ ਦੇਣ ਵਾਲੀ ਹੈ, ਆਤਮ ਵਿਸ਼ੈਣੀ ਬੁੱਧ ਦੇਣ ਵਾਲੀ ਹੈ, ਇਹ ਵਿਕਾਰਾਂ ਤੇ ਫਤਿਹ ਬਖਸ਼ਣ ਵਾਲੀ ਹੈ। ਭਵਾ ਭੈਰਾ ਦਾਸ ਕੀ ਇੱਛ ਪੂਰਾ, ਭਵਾ ਸੰਸਾਰ ਦੇ ਵਿੱਚ ਦਾਸਾਂ ਦੇ ਭੈ ਨੂੰ ਨਾਸ ਕਰਨ ਵਾਲੀ ਹੈ, ਦਾਸਾਂ ਦੀ ਇੱਛਾ ਵੀ ਪੂਰੀ ਕਰਨ ਵਾਲੀ ਹੈ। ਪ੍ਰਕਾਸ਼ੀ ਤੁਸੀਂ ਚੌਦਹੂੰ ਲੋਕ ਪੂਰਾ, ਐਸੀ ਤੁਰਕੀ ਬਾਣੀ ਸਜਬਾਣੀ ਤੂੰ ਹੀ ਚੌਦਾਂ ਲੋਕ ਵਿੱਚ ਪ੍ਰਕਾਸ਼ਵਾਨ ਹੋ ਰਹੀ ਹੈ। 14 ਲੋਕਾਂ ਦੇ ਜੀਵਾਂ ਨੂੰ ਤੂੰ ਹੀ ਗਿਆਨ ਪ੍ਰਕਾਸ਼ਨ ਵਾਲੀ ਹੈ, ਬਖਸ਼ਣ ਵਾਲੀ ਹੈ। ਚੌਪਈ ਭਰਥ ਰਿਕਾਰਡੇ ਕੇਰ ਪ੍ਰਸੰਗਾ। ਇਸ ਤਰ੍ਹਾਂ ਜਿਹੜਾ ਭਰਥਰੀ ਨਾਥ ਇੱਥੇ ਕੌਡੇ ਰਾਕਸ਼ ਦਾ ਜਿਹੜਾ ਪ੍ਰਸੰਗ ਹੈ, ਸੁਣ ਸ੍ਰੀ ਅੰਗਦ ਪ੍ਰੇਮ ਉਮੰਗਾ। ਭਾਈ ਬਾਲਾ ਜੀ ਦੇ ਪਾਸੋਂ ਜਦੋਂ ਗੁਰੂ ਅੰਗਦ ਸਾਹਿਬ ਜੀ ਨੇ ਸੁਣਿਆ, ਉਸ ਵੇਲੇ ਪ੍ਰੇਮ ਦਾ ਵੈਸਾ ਮੰਗਾ ਉਛਾਲਾ ਉੱਠਿਆ ਹੈ। ਲੱਗੀ ਸਮਾਧ ਜੁਟੇ ਜੁਗ ਨੈਨਾ। ਬਸ ਪ੍ਰਸੰਗ ਸੁਣਦਿਆਂ ਸਾਰ ਗੁਰੂ ਅੰਗਦ ਸਾਹਿਬ ਦੇ ਨੇਤਰ ਬੰਦ ਹੋ ਗਏ ਤੇ ਸਮਾਧੀ ਲੱਗ ਗਈ। ਅੰਗ ਅਡੋਲਨ ਉਚਰਤ ਬੈਨਾ। ਐਨ ਕਹਿੰਦੇ ਸਮਾਧੀ ਲੱਗਣ ਕਰਕੇ ਅੰਗ ਅਡੋਲ ਹੋ ਗਏ, ਮੁੱਖੋਂ ਕੋਈ ਬਚਨ ਨਹੀਂ ਕਹਿ ਰਹੇ ਗੁਰੂ ਅੰਗਦ ਸਾਹਿਬ ਦੀ। ਸਰੋਤਾ ਬਕਤਾ ਹਟਕਾਰ ਸਭ ਹੀ। ਜਦੋਂ ਗੁਰੂ ਅੰਗਦ ਸਾਹਿਬ ਦੀ ਸਮਾਧੀ ਲੱਗਦੀ ਹੈ, ਪ੍ਰਸੰਗ ਸੁਣਦਿਆਂ ਸਰਨਿਆਂ ਜਿਹੜੇ ਸਰੋਤੇ ਸੀ ਕਥਾ ਸੁਣਨ ਵਾਲੇ, ਬਾਬਾ ਬੁੱਢਾ ਸਾਹਿਬ, ਭਾਈ ਜੀਵੇ ਵਰਗੇ, ਉਹ ਵੀ ਕਹਿੰਦੇ ਉੱਥੋਂ ਹਟ ਕੇ ਪਰੇ ਹੋ ਗਏ ਤੇ ਭਗਤਾ ਜਿਹੜਾ ਕਥਾ ਕਰਨ ਵਾਲਾ ਸੁਣਾਉਣ ਵਾਲਾ ਭਾਈ ਬਾਲਾ ਹੈ, ਉਹ ਵੀ ਹਟ ਗਿਆ, ਹੋਰ ਪਾਸੇ ਚਲਾ ਗਿਆ ਹੈ। ਨਿਜ ਨਿਜ ਥਾਨ ਗਏ ਚੱਲ ਤਬ ਹੀ। ਇਹ ਕਹਿੰਦੇ ਆਪੋ ਆਪਣੇ ਥਾਵਾਂ ਨੂੰ ਚਲੇ ਗਏ ਸਾਰੇ ਕਥਾ ਸੁਣਨ ਵਾਲੇ। ਬੀਤ ਗਏ ਜਬ ਜਾਮ ਸਤਾਏ। ਇੱਧਰ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਸਮਾਧੀ ਵਿੱਚ ਬੈਠਿਆਂ ਬੈਠਿਆਂ ਜਦੋਂ 27 ਪਹਿਰ ਬੈਠ ਬੀਤ ਗਏ ਹੈ, ਯਾਨੀ ਜਿਹੜੇ 8 ਪਹਿਰਾਂ ਦਾ ਦਿਨ ਰਾਤ ਹੁੰਦਾ ਹੈ, ਇੱਧਰ ਨੂੰ ਦੇਖ ਲਓ ਵੀ 27 ਪਹਿਰ ਇਉਂ ਲੰਘ ਗਏ ਹਨ। ਤਦਪਨਾ ਚੇਤਨ ਤਾ ਤਨ ਆਈ। ਦੋ ਤਿੰਨ ਦਿਨ ਲੰਘ ਗਏ, ਫਿਰ ਵੀ ਸਰੀਰ ਨੂੰ ਕੋਈ ਹੋਸ਼ ਨਹੀਂ ਆਈ ਹੈ, ਖਬਰ ਸੋ ਸਮਝ ਨਹੀਂ ਆਈ ਹੈ। ਖਾਨ ਪਾਨ ਇਸ਼ਨਾਨ ਬਹੀਨੇ। ਉਸੇ ਤਰ੍ਹਾਂ ਨਾ ਕੋਈ ਛਕਿਆ, ਨਾ ਕੋਈ ਪੀਤਾ, ਕੋਈ ਇਸ਼ਨਾਨ ਵੀ ਨਹੀਂ ਕੀਤਾ ਤੇ ਨਾ ਤੋਂ ਬਗੈਰ ਹੀ ਸਮਾਧੀ ਵਿੱਚ ਬੈਠੇ ਰਹੇ। ਬੀਤੇ ਆਸਨ ਏਕ ਅਸੀਨੇ। ਇੱਕੋ ਆਸਨ ਤੇ ਇੱਕੋ ਚੌਂਕੜਾ ਮਾਰ ਕੇ ਬੈਠਿਆਂ ਬੀਤ ਗਿਆ ਸਮਾਂ। ਭੈ ਕਰ ਕੋਈ ਨ ਸਕ ਹੈ ਬੁਲਾਈ। ਕੋਈ ਵੀ ਮਹਾਰਾਜ ਦਾ ਪੈਦਬ ਕਰਕੇ ਕੋਈ ਬੁਲਾ ਨਹੀਂ ਸਕਿਆ ਹੈ। ਵੈਸੇ ਪਾਸ ਪਿਖੇ ਦ੍ਰਿਗ ਲਾਈ। ਕਈ ਜਿਹੜੇ ਸਿਆਣੇ ਸਰੋਤੇ ਹੈ ਮਹਾਰਾਜ ਦੇ ਕੋਲ ਬੈਠੇ ਹੈ, ਨੇਤਰ ਲਾ ਕੇ ਵੇਖਦੇ ਵੀ ਕਦੋਂ ਸਮਾਧੀ ਖੁੱਲਦੀ ਹੈ, ਕਦੋਂ ਭਾਈ ਬਾਲਾ ਜੀ ਤੋਂ ਮਹਾਰਾਜ ਫਿਰ ਅਗਲਾ ਪ੍ਰਸੰਗ ਸੁਣਦੇ ਹਨ। ਬਹਰੋ ਛੁੱਟੀ ਸਮਾਧ ਆਨੰਦਾ। 27 ਪਹਿਰਾਂ ਤੋਂ ਬਾਅਦ ਫਿਰ ਕਿਤੇ ਮਹਾਰਾਜ ਦੀ ਜਿਹੜੀ ਆਨੰਦਮਈ ਸਮਾਧੀ ਸੀ ਉਹ ਖੁੱਲ ਗਈ ਹੈ। ਉੱਠ ਕਰ ਮੱਜਨ ਕੀਨ ਮੁਕੰਦਾ। ਮੁਕਤੀ ਦਾਤੇ ਗੁਰੂ ਅੰਗਦ ਸਾਹਿਬ ਜੀ ਨੇ ਉੱਠ ਕੇ ਫਿਰ ਇਸ਼ਨਾਨ ਆਦਿਕ ਕਰ ਲਿਆ। ਖਾਨ ਪਾਨ ਕਰਕੇ ਨਿਜ ਸਭ ਹੀ। ਗੁਰੂ ਕੇ ਲੰਗਰ ਵਿੱਚ ਆਪਣਾ ਜਿਹੜਾ ਕੋਈ ਖਾਣਾ ਪੀਣਾ ਕਰਕੇ ਛਕ ਛਕਾ ਕੇ ਕਥਾ ਸਮਾਜ ਬੁਲਾਵਾ ਤਬ ਹੀ। ਉਸੇ ਤਰ੍ਹਾਂ ਗੁਰੂ ਅੰਗਦ ਸਾਹਿਬ ਜੀ ਨੇ ਕਥਾ ਵਾਲਾ ਜਿਹੜਾ ਸਮਾਜ ਹੈ ਜਿੰਨੇ ਸਰੋਤੇ ਉਹਨਾਂ ਨੂੰ ਬੁਲਾ ਲਿਆ, ਸੱਦ ਲਿਆ ਹੈ। ਸਰੋਤਾ ਬਕਤਾ ਸਭ ਚੱਲ ਆਏ। ਗੁਰੂ ਅੰਗਦ ਸਾਹਿਬ ਜੀ ਦੇ ਕਹਿਣ ਕਰਕੇ ਜਿਹੜੇ ਕਥਾ ਸੁਣਨ ਵਾਲੇ ਉਹ ਵੀ ਸਾਰੇ ਚੱਲ ਕੇ ਆ ਗਏ ਤੇ ਜਿਹੜਾ ਭਗਤ ਹੈ ਭਾਈ ਬਾਲਾ ਜੀ ਜੋ ਸੁਣਾਉਣ ਵਾਲਾ ਹੈ ਕਥਾ ਕਰਨ ਵਾਲਾ ਹੈ ਵੀ ਚੱਲਿਆ ਆਇਆ ਹੈ। ਨਿਜ ਨਿਜ ਆਸਨ ਬੈਠ ਸੁਹਾਏ। ਜਿੱਥੇ ਜਿੱਥੇ ਕੋਈ ਆਪਣਾ ਸਥਾਨ ਸੀ, ਜਿੱਥੇ ਬੈਠਦੇ ਸਨ ਉੱਥੇ ਸੋਭਨੀਕ ਹੋ ਗਏ। ਯਾਨੀ ਉਹ ਜਗ੍ਹਾ ਕੋਈ ਨੀਯਤ ਕੀਤੀ ਵੀ ਇੱਥੇ ਤੂੰ ਬੈਠਣਾ, ਇੱਥੇ ਬੈਠਣਾ, ਜਿਵੇਂ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਕਿ ਅੰਮ੍ਰਿਤ ਵੇਲੇ ਜਿਹੜੇ ਕੋਈ ਅੰਮ੍ਰਿਤ ਸ਼ਹਿਰ ਵਾਲੇ ਉਹ ਭੱਟਾਂ ਦਾ ਰੂਪ ਜਾ ਕੇ ਸਵਈਏ ਪੜ੍ਹ ਕੇ ਸੁਣਾਉਂਦੇ, ਉਹਨਾਂ ਦੀਆਂ ਡੋਡੀਆਂ ਜਗਾਵਾਂ ਨੀਯਤ ਕੀਤੀਆਂ, ਉੱਥੇ ਉੱਥੇ ਆ ਕੇ ਖਾਣਗੇ, ਉੱਥੇ ਹੀ ਬੈਠਣਗੇ। ਜੇ ਹੋਰ ਕੋਈ ਬਾਹਰ ਲਾ ਕੇ ਬੈਠ ਕੇ ਪਹਿਲਾਂ ਤੋਂ ਅੱਖਾਂ ਕੱਢਦੇ ਆ, ਫਿਰ ਦੇਖ ਲੈਂਦੇ ਵੀ ਚਲੋ ਅੱਜ ਪਹਿਲੀ ਵਾਰ ਆਇਆ ਫੁੱਲ ਫੁਲਾ ਕੇ, ਫਿਰ ਬਹਿ ਹੋ ਜਾਂਦਾ। ਜੇ ਕਿਤੇ ਅਗਲੇ ਦਿਨ ਆ ਗਏ ਫਿਰ ਨਹੀਂ ਉਹ ਬੈਠਣ ਦਿੰਦੇ, ਖਾਣ ਦਿੰਦੇ ਉੱਥੇ। ਇਸ ਤਰ੍ਹਾਂ ਉਹਨਾਂ ਦੀ ਜਗ੍ਹਾ ਜੀ ਨੀਯਤ ਕੀਤੀ ਆ, ਉੱਥੇ ਹੀ ਉਹ ਬੈਠਦੇ ਹਨ। ਇਸ ਤਰ੍ਹਾਂ ਕਹਿੰਦੇ ਜਿੱਥੇ ਵੀ ਜਿਹੜੇ ਕੋਈ ਸਾਹਮਣੇ ਹੋ ਕੇ ਮਹਾਰਾਜ ਦੇ ਬੈਠਦੇ ਉਹ ਸਾਹਮਣੇ ਬੈਠਦੇ, ਖੱਬੇ ਕੋਈ ਸੱਜੇ, ਕੋਈ ਪਿੱਠ ਪਿੱਛੇ। ਭਾਈ ਬਾਲਾ ਜੀ ਜਿੱਥੇ ਬੈਠਦੇ ਉੱਥੇ ਆ ਬੈਠਦੇ ਹੈ, ਇਸ ਤਰ੍ਹਾਂ ਕਹਿੰਦੇ ਆਪੋ ਆਪਣੀਆਂ ਜਗਾਵਾਂ ਨੀਅਤ ਆ ਜਾਂਦੇ ਸੱਜ ਜਾਂਦੇ ਆ ਸਾਰੇ ਹੀ ਕਥਾ ਕਥਨ ਲਾਗਿਓ ਤਬ ਬਾਲਾ। ਉਸ ਵੇਲੇ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਸਾਹਮਣੇ ਬੈਠ ਕੇ ਭਾਈ ਬਾਲਾ ਜੀ ਅਗਲੀ ਜਿਹੜੀ ਕਥਾ ਉਹ ਕਹਿਣ ਲੱਗ ਪਿਆ। ਸ੍ਰੀ ਅੰਗਦ ਜੀ ਸੁਣੈ ਕਿਰਪਾਲਾ। ਹਲੋ ਕਿਰਪਾਲੋ ਗੁਰੂ ਅੰਗਦ ਸਾਹਿਬ ਜੀ ਧਿਆਨ ਦੇ ਕੇ ਸੁਣਦੇ ਉਸ ਕਥਾ ਨੂੰ। ਸ੍ਰੀ ਬਾਲਾ ਸੰਦੁਰ ਵਾਚ ਚੌਪਈ ਰਾਖਸ਼ ਕੋ ਇਵ ਕੀਨ ਉਧਾਰਾ। ਭਾਈ ਬਾਲਾ ਜੀ ਕਹਿਣ ਲੱਗੇ ਹੇ ਗੁਰੂ ਅੰਗਦ ਸਾਹਿਬ ਜੀ ਇਸ ਤਰ੍ਹਾਂ ਕੌਡੇ ਰਾਖਸ਼ ਦਾ ਗੁਰੂ ਨਾਨਕ ਸਾਹਿਬ ਜੀ ਨੇ ਉਧਾਰ ਕੀਤਾ। ਆਗੇ ਗਵਨੇ ਮੁਕਤ ਮੁਕਤ ਉਧਾਰਾ। ਉਧਾਰ ਕਰਕੇ ਮੁਕਤੀ ਦੇ ਦਾਤਾ ਸਤਿਗੁਰੂ ਜੀ ਅੱਗੇ ਚਲੇ ਗਏ। ਜਿੱਥੇ ਪਹਿਲਾਂ ਭਾਰੀ ਜੰਗਲ ਸੀ, ਜਿੱਥੇ ਅਸਥਾਨ ਤੇ ਕੌਡਾ ਰਾਖਸ਼ ਰਹਿੰਦਾ ਸੀ, ਅੱਜ ਕੱਲ੍ਹ ਹੁਣ ਉੱਥੇ ਬੜਾ ਭਾਰੀ ਆ ਜੱਬਲਪੁਰ ਸ਼ਹਿਰ ਵਸਿਆ ਹੋਇਆ ਹੈ। ਅਤੇ ਉਹ ਮਹਾਂਪੁਰਸ਼ ਦੱਸਿਆ ਕਰਦੇ ਸਨ ਇਹ ਜੱਬਲਪੁਰ ਸ਼ਹਿਰ ਦੇ ਵਿੱਚ ਕੋਈ ਐਸੀ ਬਿਪਤਾ ਮੁਸੀਬਤ ਆ ਪਈ ਸੀ, ਜਿਸ ਕਰਕੇ ਇੱਥੋਂ ਦੇ ਸ਼ਹਿਰ ਦੇ ਲੋਕ ਉੱਥਾਂ ਛੱਡ ਕੇ ਜਿੱਥੇ ਕੌਡੇ ਰਾਖਸ਼ ਦਾ ਸਥਾਨ ਸੀ ਉਧਾਰ ਕੀਤਾ ਸੀ, ਫਿਰ ਇੱਥੇ ਆ ਕੇ ਇਹਦੇ ਇਰਦ ਗਿਰਦ ਵੱਸ ਗਏ ਸਨ। ਹੁਣ ਕੌਡੇ ਰਾਖਸ਼ ਦਾ ਜੱਬਲਪੁਰ ਸ਼ਹਿਰ ਦੇ ਵਿੱਚ ਹੀ ਅਸਥਾਨ ਬਣਿਆ ਹੋਇਆ, ਇਸ ਕਰਕੇ ਸਮਝਣੀ ਜੱਬਲਪੁਰ ਸ਼ਹਿਰ ਦੀ ਸਾਖੀ ਇਹਨੂੰ ਸਮਝਣੀ। ਇੱਥੇ ਉਧਾਰ ਕੀਤਾ ਸੀ ਸਤਿਗੁਰਾਂ ਨੇ ਇਸ ਦਾ। ਜਹ ਕਾਨਨ ਧਾਰਨ ਹੈ ਸਗਰਾ। ਜਿੱਥੇ ਕਹਿੰਦੇ ਬੜਾ ਭਿਆਨਕ ਹੀ ਹਰ ਪਾਸੇ ਜੰਗਲੀ ਜੰਗਲ ਹੈ, ਅੱਜ ਕੱਲ੍ਹ ਉਹਦੇ ਇਰਦ ਗਿਰਦ ਸ਼ਹਿਰੀ ਘੁੱਗ ਵਸਿਆ ਪਿਆ ਹੈ, ਇਹ ਮਹਾਰਾਜ ਦੀ ਮੌਜ ਹੈ। ਨਿਕਟ ਨ ਜਾ ਕੇ ਕਿਹਠਾ ਨਗਰਾ। ਜਿਹਦੇ ਨੇੜੇ ਤੇੜੇ ਕੋਈ ਨਗਰ ਹੈ ਨਹੀਂ ਸੀ। ਇਸ ਤਰ੍ਹਾਂ ਕਹਿੰਦੇ ਉੱਥੇ ਮਹਾਰਾਜ ਜੀ ਕੌਡੇ ਰਾਖਸ਼ ਕੋਲ ਗਏ, ਉਹਦਾ ਉਧਾਰ ਕਰ ਦਿੱਤਾ। ਮੰਦ ਮੰਦ ਤਹਿਕੀਨ ਭਿਆਨਾ। ਗੁਰੂ ਮਹਾਰਾਜ ਜੀ ਨੇ ਉੱਥੋਂ ਫਿਰ ਹੌਲੀ ਹੌਲੀ ਚੱਲਣਾ ਕੀਤਾ। ਤੇਹ ਛਿੰਨ ਕਹਿਣ ਲੱਗਾ ਮਰਦਾਨਾ। ਉਸ ਵੇਲੇ ਜਿਹੜਾ ਮਰਦਾਨਾ ਚੱਲਦਾ ਚਲਾਂਦਾ ਹੋਇਆ ਕਹਿਣ ਲੱਗਿਆ ਸਤਿਗੁਰਾਂ ਨੂੰ, ਹੇ ਪ੍ਰਭ ਮੋਕੋ ਸ਼ੁਦਾ ਸੰਤਾਇਓ। ਪਰਮੇਸ਼ਰ ਸਤਿਗੁਰੂ ਤੁਸੀਂ ਚਲੀ ਤਾਂ ਜਾਣੇ, ਮੈਨੂੰ ਤਾਂ ਬੜਾ ਭੁੱਖ ਨੇ ਤੰਗ ਕਰ ਰੱਖਿਆ ਹੋਇਆ। ਕਿਤੇ ਕਿਤਕ ਦਿਨ ਆਸਨ ਨ ਖਾਇਓ। ਕਿੰਨੇ ਦਿਨ ਲੰਘ ਗਏ ਭੋਜਨ ਖਾਧੇ ਤੋਂ ਬਗੈਰ ਹੀ। ਚੱਲ ਨਾ ਸਕੋ ਇੱਕ ਪੈਰ ਅਗਾਰੀ। ਗੁਰੂ ਨਾਨਕ ਸਾਹਿਬ ਮੈਂ ਤਾਂ ਸੱਚ ਕਹਿਣਾ ਇੱਕ ਕਦਮ ਵੀ ਮੈਂ ਅੱਗੇ ਨਹੀਂ ਚੱਲ ਸਕਦਾ। ਨਿਕਟ ਨਾ ਪੁਰ ਚਾਹ ਦਿਸ਼ ਬਨ ਭਾਰੀ। ਦੇਖਦਾ ਨੇੜੇ ਨੂੜੇ ਤਾਂ ਕੋਈ ਸ਼ਹਿਰ ਦਿਸਦਾ ਨੀ, ਚਾਰ ਸਵੇਰੇ ਭਿਆਨਕ ਜੰਗਲੀ ਜੰਗਲੀ ਪਿਆ। ਸੁਣ ਬੋਲੇ ਬੇਦੀ ਕੁਲ ਦੀਪਾ। ਗੁਰੂ ਮਹਾਰਾਜ ਮਰਦਾਨੇ ਤੋਂ ਸੁਣ ਕੇ ਬੇਦੀਆਂ ਦੇ ਕੁਲ ਨੂੰ ਪ੍ਰਕਾਸ਼ਨ ਵਾਲੇ ਆ ਬੋਲੇ ਹਨ। ਧੀਰ ਧਰੋ ਹੈ ਨਗਰ ਸਮੀਪ। ਮਰਦਾਨੇ ਕੋਈ ਤੀਰ ਤਾਰਾ ਨੇੜੇ ਸ਼ਹਿਰ ਆ ਰਿਹਾ ਹੈ। ਇਵ ਬਲਾਵਨ ਦੇ ਕਰਤ ਭਿਆਨਾ। ਇਸ ਤਰ੍ਹਾਂ ਮਰਦਾਨੇ ਨੇ ਮਨ ਨੂੰ ਪਰਚਾਉਂਦੇ ਹੋਏ ਸਤਿਗੁਰੂ ਆ ਰਹੇ ਗਏ ਉਲੰਘ ਸਰਬ ਉਦਿਆਨਾ। ਬੜਾ ਭਾਰੀ ਤਕੜਾ ਜੰਗ ਸੀ ਉਹ ਲੰਘ ਗਏ ਹਨ। ਤਿੰਨ ਕੋਸ ਤੇ ਨਗਰ ਸੁਹਾਵਾ। ਕਹਿੰਦੇ ਤਿੰਨ ਕੋਹਾਂ ਉੱਪਰ ਬੜਾ ਸੋਹਣਾ ਸੋਭਨੀਕ ਨਗਰ ਸ਼ਹਿਰ ਆ ਗਿਆ ਹੈ। ਮਰਦਾਨੇ ਕੋ ਪ੍ਰਭੂ ਦਿਖਾਵਾ। ਗੁਰੂ ਮਹਾਰਾਜ ਨੇ ਮਰਦਾਨੇ ਨੂੰ ਦਿਖਾਇਆ, ਕਹਿੰਦੇ ਵੀ ਸਾਹਮਣੇ ਚਾਖ ਬੜਾ ਤਕੜਾ ਸ਼ਹਿਰ ਦਿਸ ਰਿਹਾ। ਸੁੰਦਰਪੁਰ ਦੇਖੋ ਥਲ ਉੱਚੇ। ਮਰਦਾਨੇ ਉੱਚੇ ਥਾਂ ਬਸਿਆ, ਸੋਹਣਾ ਸੁੰਦਰ ਸ਼ਹਿਰ ਤੂੰ ਦੇਖ ਝਾਤੀ ਮਾਰ ਕੇ। ਖਾਹੋ ਵਸਨ ਤਹ ਚੱਲ ਹੋ ਪਹੁੰਚੇ। ਉੱਥੇ ਵੀ ਚੱਲ ਕੇ ਪੁੱਜਦਾ, ਉੱਥੇ ਮਨ ਪਾਉਂਦੇ ਫਲ ਫੂ ਖਾ ਲਈ ਭੋਜਨ ਛਕ ਲਵੀ। ਸੁਣ ਬੋਲਿਓ ਹੇ ਪ੍ਰਭ ਗੁਣ ਖਾਨੀ। ਸੁਣ ਕੇ ਮਰਦਾਨਾ ਬੋਲਿਆ ਸੁਣੋ ਮਹਾਰਾਜ ਗੁਣਾਂ ਦੀ ਖਾਣ। ਮਮ ਸਰੀਰ ਭਾ ਬਲ ਤੇ ਹਾਨੀ। ਮੇਰਾ ਤਾਂ ਸਰੀਰ ਮਹਾਰਾਜ ਹੁਣ ਬਲ ਤੋਂ ਰਹਿਤ ਹੋ ਗਿਆ, ਸਰੀਰ ਤਾਕਤ ਹੀ ਨਹੀਂ ਰਹੀ। ਮ੍ਰਿਤੂ ਹੋਇ ਪਰਿਓ ਰਹਿ ਕਿਹ ਥਾਨਾ। ਮੈਨੂੰ ਤਾਂ ਇਹ ਦਿਸਦਾ ਵੀ ਭੁੱਖੇ ਤੋਂ ਆਏ ਦਾ ਕਿਸੇ ਥਾਂ ਸਰੀਰ ਮਰ ਕੇ ਇੱਥੇ ਹੀ ਪਿਆਰ ਉੱਡ ਗਿਆ ਰਹੂ। ਸਭ ਵਿਦ ਮੈਂ ਨਿਰਣੈ ਕਰ ਜਾਣਾ। ਮੈਂ ਤਾਂ ਮਹਾਰਾਜ ਸਭ ਤਰ੍ਹਾਂ ਕਰਕੇ ਚੰਗੀ ਤਰ੍ਹਾਂ ਤਿਰਕੇ ਨਿਰਣਾ ਕਰਕੇ ਜਾ ਰਿਹਾ, ਬਸ ਹੁਣ ਮਿੰਟਾਂ ਸਕਿੰਟਾਂ ਸੈਕਿੰਡਾਂ ਦਾ ਹੀ ਸਮਾਂ ਹੈ, ਮਰ ਮੁਰ ਜਾਣਾ ਮੈਂ। ਤੀਨ ਖੁਦਾਏ ਅਬ ਹੈ ਮ੍ਰਿਤੂ ਮੋਰੀ। ਗੁਰੂ ਨਾਨਕ ਦੇਵ ਦੇਖੋ ਖੁਦਾ ਨੇ ਕਿੱਥੇ ਲਿਆ ਕੇ ਮੇਰੀ ਮੌਤ ਕੀਤੀ ਹੈ, ਕਿਹੋ ਜਿਹੇ ਉਜਾੜ ਵਿੱਚ ਨੂੰ ਮਰਨ ਲਿਆਂਦਾ ਹੈ। ਜਗ ਜੀਵਨ ਤੇ ਟੂਟੀ ਡੋਰੀ, ਸੰਸਾਰ ਦੇ ਜਿਉਣ ਤਾਂ ਮੇਰੀ ਜ਼ਿੰਦਗੀ ਰੂਪੀ ਡੋਰੀ ਤਾਂ ਟੁੱਟੀ ਚੱਲੀ, ਬਸ ਮੈਂ ਤਾਂ ਹੁਣ ਮਰੀ ਚੱਲਿਆ। ਆਇਓ ਨਗਰ ਤਾਂ ਕਿਆ ਹੋਏ, ਜਦੋਂ ਮਹਾਰਾਜ ਅੱਗੇ ਸ਼ਹਿਰ ਆ ਗਿਆ ਤਾਂ ਫਿਰ ਕੀ ਹੋ ਜਾਊਗਾ। ਚੀਰ ਗੰਠ ਹਮ ਦਾਮ ਨ ਕੋਏ, ਹਮਾਰਾ ਮੇਰੇ ਪੱਲੇ ਦੇ ਵਿੱਚ ਕੋਈ ਰੁਪਈਆ ਧੇਲਾ ਖੋਰ ਗੰਢ ਵਿੱਚ ਪੰਨਿਆ ਹੋਇਆ। ਬਿਨਾਂ ਲੀਏ ਕੋ ਦੇਵੈ ਨਾਹੀ, ਸ਼ਹਿਰ ਜਾਵੇਂਗੇ ਰੁਪਈਏ ਧੇਲੇ ਦਿੱਤੇ ਤੋਂ ਬਿਨਾਂ ਕਿਸੇ ਨੇ ਮੈਨੂੰ ਕੀ ਦੇਣਾ ਹੈ। ਕੈਸੇ ਖਾਉ ਅਸਨਪੁਰ ਮਾਹੀ, ਰੁਪਈਆ ਤਾਂ ਕੋਈ ਹੈ ਨਹੀਂ ਹੈ ਤੇ ਸ਼ਹਿਰ ਵਿੱਚ ਜਾ ਕੇ ਮੈਂ ਭਲਾ ਕਿਵੇਂ ਭੋਜਨ ਖਾਸ਼ ਲਗਾਵਾਂ। ਸ੍ਰੀ ਗੁਰ ਸੁਣੇ ਵਾਕ ਜਾ ਅਸ ਜਬ ਹੀ, ਇਸ ਤਰ੍ਹਾਂ ਦੇ ਮਰਦਾਨੇ ਦੇ ਬਚਨ ਜਦੋਂ ਸੁਣੇ ਸਤਿਗੁਰਾਂ ਨੇ ਵੀ, ਇਹ ਕਹਿੰਦਾ ਪੱਲੇ ਵਿੱਚ ਕੋਈ ਬੰਨਿਆ ਨੀ, ਗੰਢ ਵਿੱਚ ਹੈ ਨੀ, ਕਿਹਨੇ ਕੁਛ ਦੇਣਾ ਹੈ। ਪੱਗ ਸੋ ਰੇਤ ਫਰੋਰੀ ਤਬ ਹੀ, ਮਹਾਰਾਜ ਨੇ ਚਲਦਿਆਂ ਚਲਦਿਆਂ ਆਪਣੇ ਚਰਨਾਂ ਰੇਤਾ ਜਾ ਫਰੋੜਿਆ, ਠੇਡਾ ਜਾ ਮਾਰ ਕੇ। ਨਿਕਸਾ ਤੇਹ ਤੇ ਅਦਭੁਤ ਲਾਲ, ਉਸੇ ਵਸ ਕਹਿੰਦੇ ਜਦੋਂ ਠੇਡਾ ਜਾ ਮਾਰਿਆ ਉਹਦੇ ਵਿੱਚੋਂ ਚਰਿਤਰਾਂ ਦਾ ਕੀਮਤੀ ਲਾਲ ਨਿਕਲਿਆ ਆ। ਜਾਂ ਕੀ ਸੋਭਾ ਦਿਪਤ ਵਿਸਾਲ, ਲਾਲ ਦੀ ਜਿਹੜੀ ਸੋਭਾ ਬੜੀ, ਕਹਿੰਦੇ ਚਰਜੀ ਦੇ ਪ੍ਰਕਾਸ਼ ਦੀ ਦਮਕਾ ਮਾਰ ਰਿਹਾ। ਬੰਧਨ ਗੰਠ ਚਾਹੋ ਮਰਦਾਨਾ, ਮਹਾਰਾਜ ਕਹਿੰਦੇ ਵੀ ਮਰਦਾਨੇ ਤੂੰ ਆਪਣੇ ਪੱਲੇ ਵਿੱਚ ਕੋਈ ਗੰਢ ਚ ਬੰਨਿਆ ਚਾਹੁੰਦਾ ਹੈ। ਲੈ ਬੰਧ ਨਿਜ ਚੀਰ ਸੰਗਾਨਾ, ਕਹਿੰਦੇ ਲਾਏ ਕਿਹਨਾਂ ਤੇ ਆਪਣੇ ਕੱਪੜੇ ਦੇ ਗੰਢ ਵਿੱਚ ਬੰਨ ਲਾ ਪੱਲੇ, ਬੰਨ ਲਾ ਚੰਗੀ ਤਰ੍ਹਾਂ। ਧਰ ਹੋ ਧੀਰ ਉਰ ਕਰ ਹੋ ਭਿਆਨਾ, ਮਰਦਾਨੇ ਧੀਰ ਧਾਰ ਤਿਉਂ ਚੱਲਣਾ ਕਰ। ਥੋਰ ਪੰਥ ਢਿੱਗ ਹੈ ਪੁਰ ਥਾਨ, ਕਹਿੰਦੇ ਥੋੜੇ ਹੀ ਰਸਤਾ ਰਹਿੰਦਾ, ਨੇੜੇ ਹੀ ਸ਼ਹਿਰ ਹੈ। ਦੋਹਰਾ ਇਹ ਪਾਹਨ ਕਿਆ ਕਾਜ ਹੈ, ਮਰਦਾਨਾ ਲਾਲ ਵੱਲੀ ਦੇ ਕੇ ਕਹਿਣ ਲੱਗੇ ਮਹਾਰਾਜ ਇਹ ਪੱਥਰ ਜਾ ਮੇਰੇ ਭਲਾ ਕਿਸ ਕੰਮ ਹੈ। ਕਛੂ ਨ ਦੇਵਹਿ ਕੋਏ, ਇਹ ਪੱਥਰ ਜਿਹੜਾ ਕਿਸੇ ਨੇ ਕੀ ਦੇਣਾ ਮਹਾਰਾਜ। ਹੋਏ ਦਾਮ ਨਿਜ ਪਾਸ ਜੇ, ਕੋਈ ਰੁਪਈਆ ਰੁਪਈਆ ਮੇਰੇ ਪੱਲੇ ਬੰਨਿਆ ਹੋਵੇ, ਚਾਹੇ ਜੋ ਲੇਵਹਿ ਸੋਏ, ਇਹ ਤਾਂ ਜੋ ਚਾਹਾਂਗੇ ਉਹੀ ਜਾ ਕੇ ਬਾਜ਼ਾਰ ਵਿੱਚੋਂ ਲੈ ਲਾਂਗੇ, ਰੁਪਈਏ ਦੇ ਕੇ ਦੇਣਾ, ਪੱਥਰ ਦਾ ਕੀ ਕਿਸੇ ਨੇ ਦੇਣਾ। ਚੌਪਈਆ ਕੇ ਬਾਂਧੇ ਭੂਖ ਨ ਜਾਵੇ, ਮਹਾਰਾਜ ਜੇ ਭਲਾ ਇਹਨੂੰ ਪੱਲੇ ਬੰਨਿਆ ਮੇਰੀ ਭਿੱਡ ਦੀ ਭੁੱਖ ਤੋੜੋ ਚਲੇ ਜਾਊਗੀ। ਜਬ ਲੋ ਹੱਥ ਆਹਾਰ ਨ ਆਵੇ, ਨਾ ਚਿਰ ਮਾਰਾ ਮੇਰੇ ਹੱਥਾਂ ਵਿੱਚ ਖਾਣ ਲਈ ਭੋਜਨ ਹੀ ਨਾ ਮਿਲਦਾ, ਉਨਾ ਚਿਰ ਪੱਲੇ ਬੰਨਿਆ ਕੋਈ ਭੁੱਖ ਨੀ ਮਰਨੀ ਹੈ। ਸ੍ਰੀ ਗੁਰ ਕਹੇ ਨਿਕਟ ਹੈ ਨਗਰੀ, ਮਹਾਰਾਜ ਕਹਿੰਦੇ ਉਹ ਮਰਦਾਨਿਆ ਸ਼ਹਿਰ ਨੇੜੇ ਹੀ ਹੈ। ਤਹ ਕੀਮਤ ਇਸ ਹੋਏ ਉਜਗਰੀ, ਜਿਹਨੂੰ ਤੂੰ ਪੱਥਰ ਜਾ ਕੇ ਜੇ ਨਾ ਉੱਥੇ ਦੀ ਕੀਮਤ ਪ੍ਰਗਟ ਹੋਣੀ, ਪਤਾ ਲੱਗਣਾ ਵੀ ਇਹ ਕਿੰਨੇ ਕੁ ਮੁੱਲ ਦਾ ਹੈ। ਤੀਨ ਕੋਸ ਭਿਖ ਚੱਲ ਤਤਕਾਲ, ਤਿੰਨ ਕੋਹਾਂ ਸ਼ਹਿਰ ਰਹਿੰਦਾ ਤੂੰ ਛੇਤੀ ਦੇ ਕੇ ਚੱਲ ਉੱਥੇ। ਇਉਂ ਧੀਰਜ ਦੇ ਤੁਰੇ ਕਿਰਪਾਲਾ, ਮਰਦਾਨੇ ਨੂੰ ਦਿਆਲੂ ਕਿਰਪਾਲੂ ਧੀਰਜ ਦੇ ਕੇ ਚੱਲ ਪਏ ਉੱਥੋਂ। ਅਤ ਲੱਜਤ ਹੋਵਤ ਮਰਦਾਨਾ, ਇਧਰ ਜਿਹੜਾ ਮਰਦਾਨਾ ਹੈ ਮਹਾਰਾਜ ਦੇ ਬਚਨ ਸੁਣ ਕੇ ਬਹੁਤ ਸ਼ਰਮਸ਼ਾਰ ਜਾ ਹੁੰਦਾ। ਹਿਰਦੈ ਖਿਜਤ ਨਹਿ ਕਰਤ ਬਖਾਨਾ, ਹਿਰਦੇ ਵਿੱਚ ਖਿਜਦਾ ਹੈ, ਕਿਚੀਚੀਆਂ ਜੀਆਂ ਵੜਦਾ, ਮੁੱਖੋਂ ਬੋਲਦਾ ਨੀ ਵੀ ਕਿਤੇ ਫਸ ਨਾ ਜਾਈਏ ਕੋਡੇ ਰਾਕਸ਼ ਵਰਗੇ। ਮੰਦ ਮੰਦ ਬੇਦੀ ਕੁਲ ਦੀਪਾ, ਗੁਰੂ ਮਹਾਰਾਜ ਹੌਲੀ ਹੌਲੀ ਕਹਿੰਦੇ ਚੱਲ ਰਹੇ ਹਾਂ। ਚੱਲ ਘਰ ਪਹੁੰਚੇ ਨਗਰ ਸਮੀਪਾ, ਵੀਰੇ ਚੱਲਦੇ ਚਲਾਂਦੇ ਸ਼ਹਿਰ ਦੇ ਨੇੜੇ ਆਈ ਪਹੁੰਚੇ। ਬਿਟਪ ਬਿਲੋਕ ਵੇਖ ਰਮਣੀਕਾ, ਦਰਖਤ ਇੱਕ ਬੜਾ ਸੋਹਣਾ ਸ਼ਿੰਗੜੀ ਛਾਇਆ ਵਾਲਾ ਦੇਖ ਕੇ ਸਤਿਗੁਰਾਂ ਨੇ ਬੈਠ ਗਏ ਤਹਿ ਸਭ ਜਗ ਟੀਕਾ, ਸੰਸਾਰ ਦੇ ਸਾਰੇ ਦੇ ਟਿੱਕਾ ਰੂਪ ਸ਼੍ਰੋਮਣੀ ਰੂਪ ਸਤਿਗੁਰੂ ਦਰਖਤ ਹੇਠਾਂ ਬੈਠ ਗਏ। ਤਬ ਮਰਦਾਨੇ ਬਚਨ ਉਚਾਰਾ, ਮਹਾਰਾਜ ਨੂੰ ਬੈਠਿਆਂ ਦੇਖ ਕੇ ਮਰਦਾਨੇ ਨੇ ਬਚਨ ਕਿਹਾ, ਜੋ ਤੁਮ ਕਹੋ ਕਰੋ ਤਿਉਂ ਕਾਰਾ, ਸਤਿਗੁਰੂ ਜਿਵੇਂ ਤੁਸੀਂ ਕਹੋਗੇ ਉਹੀ ਮੈਂ ਜਾ ਕੇ ਸ਼ਹਿਰ ਵਿੱਚ ਕੰਮ ਕਰ ਲਵਾਂਗਾ। ਲਾਲ ਨਾਮ ਕਹਿ ਦਿਓ ਜੋ ਮੋਹੀ, ਮੇਰਾ ਪੱਥਰ ਜਾ ਜਿਹਦਾ ਨਾਮ ਤੁਸੀਂ ਲਾਲ ਕਿਹਾ ਤੇ ਮੈਨੂੰ ਫੜਾ ਤਾ ਪੱਲੇ ਬਣਾ ਤਾ ਹੈ, ਇਸ ਤੇ ਕੌਣ ਕਾਜ ਅਬ ਹੋਹੀ। ਮਹਾਰਾਜ ਜਿਹੜਾ ਪੱਤਰ ਜਾ ਇਹਦੇ ਨਾਲ ਹੁਣ ਮੇਰਾ ਕੀ ਕੰਮ ਸਵਰਜੂ ਕੀ ਹੋ ਜਾਊਗਾ। ਕਮਲ ਬਦਨ ਤੇ ਬਿਗਸ ਬਖਾਨਾ। ਗੁਰੂ ਮਹਾਰਾਜ ਨੇ ਕਬਲ ਵਰ ਕੇ ਮੁਖ ਤੋਂ ਥੋੜਾ ਥੋੜਾ ਹੱਸਦਿਆਂ ਕਿਹਾ, ਨਗਰ ਨਾਮ ਜਾਵਹ ਕੇ ਨਾ ਜਾਣਾ। ਮਰਦਾਨੇ ਇਹ ਜਿਹੜਾ ਸ਼ਹਿਰ ਦਾ ਨਾਮ ਤੂੰ ਜਾਣਦਾ ਕਿ ਨਹੀਂ ਜਾਣਦਾ? ਹੋ ਪ੍ਰਭ ਜੀ ਕਿਆ ਨਾਮ ਹੈ ਮਾਹੀ। ਇਹ ਕਹਿਣ ਲੱਗਿਆ, ਮਹਾਰਾਜ ਇਹ ਨਾਮ ਵਿੱਚ ਭਲਾ ਕੀ ਪਿਆ ਕਹੂ ਨਾਮ ਇਸਦਾ। ਅਸਨ ਖਾਨ ਦੇਵਹ ਕਹਿ ਨਾਹੀ। ਮੈਂ ਰੋਟੀ ਖਾਣ ਦੀ ਗੱਲ ਕਰਦਾ, ਤੁਸੀਂ ਸ਼ਹਿਰ ਦਾ ਨਾਮ ਪੁੱਛੀ। ਜੋ ਬਿਦ ਕਰਨੀ ਨਹੀਂ ਬਤਾਵਹੋ। ਜਿਹੜੀਆਂ ਜੀ ਗੱਲਾਂ ਬਾਤਾਂ ਨਹੀਂ ਕਰਨੀਆਂ ਉਹੀ ਜਾਂ ਤੁਸੀਂ ਮੈਨੂੰ ਦੱਸਦੇ ਕਹਿੰਦੇ। ਬਾਤਾਂ ਕਰਤੇ ਦਿਵਸ ਬਿਤਾਵਹੋ। ਫਿਊਲ ਜੀਆਂ ਗੱਲਾਂ ਕਰਕੇ ਦਿਨ ਲਗਾ ਦਿੰਦੇ। ਅਸਨ ਹੇਤ ਬੋਲੇ ਸੁਖ ਧਾਮੂ। ਹਸਨ ਹੇਤ ਬੋਲੇ ਸੁਖ ਧਾਮੂ। ਮਰਦਾਨੇ ਨਾਲ ਹਸਨ ਵਾਸਤੇ ਮਹਾਰਾਜ ਜੀ ਇਸ ਤਰ੍ਹਾਂ ਦਾ ਬਚਨ ਬੋਲੇ ਸੀ। ਜਾਨ ਬਿਸ਼ੰਬਰਪੁਰ ਇਹ ਨਾਮੂ। ਚੱਲ ਬਈ ਮਰਦਾਨੇ ਤੂੰ ਤਾਂ ਔਖਾ ਹੈ ਤੇ ਅਸੀਂ ਤੈਨੂੰ ਦੱਸਦੇ ਹਾਂ, ਸ਼ਹਿਰ ਦਾ ਨਾਮ ਬਿਸ਼ੰਬਰਪੁਰ ਹੈ, ਇਹਦਾ ਨਾਮ ਪਟਨਾ ਹੈ। ਕੋ ਨਗਰ ਨਾਮ ਨਗਰ ਕਾ ਹੋ ਹੂ। ਫਿਰ ਔਖਾ ਜਿਹਾ ਹੋ ਗਿਆ, ਕਹਿੰਦਾ ਹੋਊਗਾ ਕੋਈ ਸ਼ਹਿਰ ਦਾ ਨਾਮ, ਮੈਨੂੰ ਕੀ ਪਿਆ। ਬਹੁਤ ਸ਼ੁਦਾ ਲਾਗੀ ਆਬ ਮੋਹੂ। ਮੈਨੂੰ ਤਾਂ ਮਹਾਰਾ ਬੜੀ ਤਕੜੀ ਭੁੱਖ ਲੱਗੀ ਹੋਈ, ਰੋਟੀ ਦੀ ਗੱਲ ਕਰ। ਸ਼੍ਰਮ ਤੇ ਨਿਰਬਲ ਕਾਇਆ ਸਗਰੀ। ਮੇਰੇ ਕਹਿੰਦੇ ਆ ਰਸਤੇ ਵਿੱਚ ਇੰਨਾ ਥਕੇਵਾਂ ਚੜ ਗਿਆ, ਸਰੀਰ ਮੇਰਾ ਕਮਜ਼ੋਰ ਹੋਇਆ ਪਿਆ। ਕਿਉਂ ਹੂੰ ਪਹੁੰਚੇ ਹੈ ਢਿੱਗ ਨਗਰੀ। ਇਹ ਤਾਂ ਪਤਾ ਨਹੀਂ ਕਿਵੇਂ ਅਸੀਂ ਆ ਸ਼ਹਿਰ ਦੇ ਨੇੜੇ ਆ ਪਹੁੰਚੇ ਹਾਂ। ਦੋਹਰਾ ਕਰੁਣਾ ਨਿਤ ਬਿਗਸੇ ਬਹਰ। ਗੁਰੂ ਮਹਾਰਾਜ ਮਰਦਾਨੇ ਦੀਆਂ ਹੋਈਆਂ ਗੱਲਾਂ ਸੁਣ ਕੇ ਬਹੁਤ ਤਸੇ। ਬੋਲੇ ਤੇ ਸੌ ਬੈਨ। ਮੇਰੀ ਇਹਦੇ ਸਾਥੀਆਂ ਬਚਨ ਬੋਲੇ। ਨਗਰ ਵਿਖੇ ਗਵਨਾ ਹੋਵੇ। ਮਰਦਾਨੇ ਹੁਣ ਤੂੰ ਆ ਸ਼ਹਿਰ ਦੇ ਵਿੱਚ ਚਲਾ ਜਾ। ਖੋਜ ਜੌਹਰੀ ਐਨ। ਇੱਥੇ ਵੀ ਜਿਹੜਾ ਚੰਗਾ ਜੌਹਰੀ ਉਹਦਾ ਘਰ ਤੂੰ ਲੱਭ ਲੈ। ਚੌਪਈ ਵੇ ਚੌਹ ਜਾਏ ਤਹਾਂ ਇਹੋ ਲਾਲਾ। ਆ ਜਿਹੜਾ ਤੈਨੂੰ ਲਾਲ ਦਿੱਤਾ ਨਾ ਉਹ ਜੌਹਰੀ ਦੇ ਕੋਲ ਜਾ ਕੇ ਤੂੰ ਬਈ ਵੇਚ ਦੇ। ਸੁਣ ਤੋ ਸਰੋਨ ਗਵਨਿਓ ਤਤਕਾਲਾ। ਗੁਰੂ ਮਹਾਰਾਜ ਦੇ ਮੁੱਖੋਂ ਬਚਨ ਸੁਣ ਕੇ ਕੰਨਾਂ ਵਿੱਚ ਤੇ ਮਰਦਾਨਾ ਚੱਲਿਆ ਪਟਨਾ ਸ਼ਹਿਰ। ਜਾਏ ਜੌਹਰੀ ਕੋ ਦੇਖ ਰਾਇਓ। ਸਭ ਤੋਂ ਪਹਿਲਾਂ ਹੈ ਤਾਂ ਜੌਹਰੀ ਹੈ ਨੀ ਸੀ, ਐਵੇਂ ਦੁਕਾਨਦਾਰ ਲਾਲਾ ਸੀ ਉਹਨੂੰ ਦਿਖਾਇਆ ਹੈ। ਤਿੰਨ ਤਾਂਬਰ ਪਣ ਮੁੱਲ ਸੁਣਾਇਓ। ਉਹਨੇ ਤਿੰਨ ਕੁ ਤਾਂਬੇ ਦੇ ਜਿਹੜੇ ਹੈ ਪੈਸੇ ਜੇ ਮੁੱਲ ਜਾ ਸੁਣਾਵੀ, ਤਿੰਨ ਕੁ ਪੈਸੇ ਤੈਨੂੰ ਤਾਂਬੇ ਦੇ ਮਿਲ ਸਕਦੇ ਇਸ ਆ ਪੱਥਰ ਦੇ ਵੱਟੇ ਜੇ। ਗਿਆਨੀ ਗਿਆਨ ਸਿੰਘ ਜੀ ਨੇ ਬਹੁਤ ਕੁਛ ਲਿਖਿਆ ਵੀ ਗੁਰੜੀ ਜੀ ਤੇ ਦੁਕਾਨਦਾਰ ਤੇ ਉਹ ਮੂੜੀਆਂ ਜੀਆਂ ਵਾਲਾ ਸੀ, ਉਹਨੂੰ ਪੁੱਛਣ ਲੱਗਿਆ ਮਰਦਾਨਾ ਵੀ ਆ ਮੇਰੇ ਕੋਲੇ ਲਾਲ ਹੈ। ਕਹਿੰਦਾ ਲਾਲ ਹੈ ਪੱਥਰ ਹੈ? ਚਮਕਦਾ ਦਮਕਦਾ ਜਾ ਜੇ ਤੁਹਾਨੂੰ ਦੇਣਾ ਮੈਨੂੰ, ਕਹਿੰਦੇ ਪੰਜ ਸੱਤ ਮੂਲੀਆਂ ਲੈ ਲਾ ਖਾ ਲਾ। ਅਤੇ ਅੱਗੇ ਗਿਆ ਫਿਰ ਮਠਿਆਈ ਕੋਲੇ, ਕਹਿੰਦਾ ਵੀ ਚਲੋ ਮੇਰੀ ਤਕਰੀ ਦਾ ਜਿਹੜਾ ਪਾਂਸਕ ਜਿਹਾ ਪੂਰਾ ਨਹੀਂ ਹੁੰਦਾ, ਵੱਟਾ ਜਿਹਾ ਬੰਨਿਆ, ਚਲ ਇਹਨੂੰ ਬੰਨ ਲਾਂਗੇ ਪਾਂਸਕ ਨਾਲ। ਨੂੰ ਲਾ ਲਾ ਮਾੜਾ ਕੁ ਪਾਈ ਜਾ ਕੇ ਮਠਿਆਈ ਜੀ। ਇਸ ਤਰ੍ਹਾਂ ਜਾਣੀ ਹੈ ਮੁੜ ਮੁੜੇ ਆਇਆ, ਜਿਵੇਂ ਇਹਨੇ ਕਹਿ ਦਿੱਤਾ ਵੀ ਆ ਤਾਂਬੇ ਦੇ ਤਿੰਨ ਪੈਸੇ ਲੈ ਲਾ। ਫਿਰ ਇਸ ਤਰ੍ਹਾਂ ਮੁੱਲ ਜਾ ਕਰਾ ਕੇ ਜਦੋਂ ਮਹਾਰਾਜ ਕੋਲੇ ਆਇਆ ਹੈ, ਮਰਦਾਨੇ ਮਨ ਕੀਨ ਵਿਚਾਰਾ। ਤਿੰਨ ਤਾਂਬੇ ਦੇ ਪੈਸੇ ਜੇ ਕਹੇ, ਮਰਦਾਨੇ ਨੇ ਮਨ ਵਿੱਚ ਵਿਚਾਰ ਕੀਤਾ ਹੈ, ਲਾਲ ਮੋਲ ਨਾਰ ਕਹਿਤ ਅਪਾਰਾ। ਜਿਹੜੇ ਸਿਆਣੇ ਪੁਰਸ਼ ਹੈ ਉਹ ਤਾਂ ਲਾਲ ਦਾ ਮੁੱਲ ਬਹੁਤ ਕਹਿੰਦੇ, ਉਹ ਤਾਂ ਕਹਿੰਦੇ ਲੱਖਾਂ ਕਰੋੜਾਂ ਦਾ ਹੁੰਦਾ ਲਾਲ। ਤੇ ਸੋ ਕਹਿਓ ਵਾਕ ਤਬ ਐਸੇ। ਉਹ ਜਿਹੜਾ ਦੁਕਾਨਦਾਰ ਲਾਲਾ ਜਾ ਸੀ ਜਿਹਨੇ ਤਿੰਨ ਕੁ ਪੈਸੇ ਕਹੇ ਸੀ ਨਾ ਤਾਂਬੇ ਦੇ, ਉਹਨੂੰ ਬਚਨੇ ਨੇ ਕਿਹਾ ਮਰਦਾਨੇ ਨੇ, ਦੂਜੋ ਸੰਗੀ ਬਾਹਰ ਵੈਸੇ। ਮੇਰੇ ਨਾਲ ਦੇ ਸਾਥੀ ਵੀ ਬਾਹਰ ਬੈਠੇ, ਉਹਨਾਂ ਨੂੰ ਪੁੱਛ ਕੇ ਆਉਣਾ। ਲੈ ਕਰ ਲਾਲ ਆਪਣੇ ਪਾਸਾ। ਇਸ ਤਰ੍ਹਾਂ ਕਹਿ ਕੇ ਦੁਕਾਨਦਾਰ ਨੂੰ ਆਪਣਾ ਜਿਹੜਾ ਲਾਲ ਆਪਣੇ ਕੋਲ ਲੈ ਕੇ, ਆਵਾ ਜਹ ਵੈਸੇ ਸੁਖ ਰਾਸਾ। ਜਿੱਥੇ ਸੁਖਾਂ ਦੇ ਖਜ਼ਾਨਾ ਰੂ ਸਤਿਗੁਰੂ ਬੈਠੇ ਉੱਥੇ ਆਇਆ ਹੈ। ਇੱਕ ਜੌਹਰੀ ਪਿਖ ਕਰ ਬੋਲਾ। ਇੱਕ ਦੁਕਾਨਦਾਰ ਸੀ ਇਹ ਲਾਲ ਓਲੀ ਵੇਖ ਕੇ ਮੈਨੂੰ ਆ ਬੋਲਿਆ, ਤਿੰਨ ਤਾਂਬਰ ਪਣ ਜਾਂ ਕੋ ਮੁੱਲ। ਕਹਿੰਦਾ ਸੀ ਤਿੰਨ ਕੁ ਜਿਹੜੇ ਤਾਂਬੇ ਦੇ ਹੈ ਇਹਦਾ ਮੁੱਲ। ਸਾਲ ਸਾਰਸ ਰਾਇ ਜੌਹਰੀ ਨਾਮੋ। ਮਹਾਰਾਜ ਕਹਿੰਦੇ ਵੀ ਇਹ ਤਾਂ ਤੈਨੂੰ ਸਹੀ ਜੌਹਰੀ ਨਹੀਂ ਮਿਲਿਆ, ਸ਼ਹਿਰ ਦੇ ਵਿੱਚ ਸਾਲਸ ਰਾਏ ਜੌਹਰੀ ਰਹਿੰਦਾ ਹੈ। ਮਰਦਾਨੇ ਜਾਵੋ ਤੇਹ ਧਾਮੋ, ਵੀ ਮਰਦਾਨੇ ਤੂੰ ਉਹਦੇ ਘਰ ਸਿੱਧਾ ਚਲਾ ਜਾ, ਖੋਜੇ ਪਾਏ ਦੀਜੀਏ ਇਹੀ, ਜਦੋਂ ਤੂੰ ਢੂੰਡੇਗਾ ਨਾ ਤੈਨੂੰ ਸਾਲਸ ਰਾਏ ਲੋਵੀ ਪਾਲ ਮਿਲ ਪਵੇ, ਤੇ ਫਿਰ ਉਹਨੂੰ ਤੂੰ ਇਹ ਲਾਲ ਦੇ ਵੀ ਦੇ ਮੋਲ ਸੋ ਆਵਹ ਲੇਹੀ, ਜਿਹੜਾ ਤੈਨੂੰ ਇਹ ਲਾਲ ਦਾ ਮੁੱਲ ਦੇਵੇ ਨਾ ਤੂੰ ਫਿਰ ਵੀ ਲੈ ਆਈ। ਸੁਨ ਕਰ ਨਗਰ ਵਿਖੇ ਪੁਨ ਗਵਨ, ਮਹਾਰਾਜ ਦੇ ਬਚਨ ਸੁਣ ਕੇ ਫਿਰ ਮਰਦਾਨਾ ਚੱਲਿਆ ਸ਼ਹਿਰ ਨੂੰ, ਖੋਜਤ ਫਿਰਤ ਸ਼ਾਹ ਕੋ ਭਵਨ, ਜਿਹੜਾ ਸਾਲ ਸਰਾਈ ਸ਼ਾਹੂਕਾਰ ਉਹਦਾ ਘਰ ਲੱਭਦਾ ਫਿਰਦਾ। ਜਬ ਕਿਸਨੇ ਤਿਹ ਸਦਨ ਬਤਾਇਓ, ਜਦੋਂ ਕਿਸੇ ਨੇ ਉਹਦਾ ਘਰ ਦੱਸਿਆ ਵੀ ਉਹ ਫਲਾਨੇ ਥਾਂ ਹੈ, ਦਰ ਤ੍ਰਿਸ਼ਟਿਓ ਕਹਿ ਊਚ ਬੁਲਾਇਓ, ਉੱਚੇ ਆ ਗਿਆ ਦਰਵਾਜੇ ਤੇ ਖੜ ਕੇ ਉੱਚੀ ਦੇ ਕੇ ਇਸਨੇ ਕਿਹਾ, ਸੁਨਤ ਸ਼ਾਹ ਭੇਜਿਓ ਨਿਜ ਦਾਸਾ, ਆਵਾਜ਼ ਜੀ ਸੁਣ ਕੇ ਸਾਲ ਸਰਾਈ ਸ਼ਾਹੂਕਾਰ ਨੇ ਆਪਣੇ ਸੇਵਕ ਨੂੰ ਭੇਜਿਆ, ਕੌਣ ਹੈ ਬੂਝੋ ਤੇ ਪਾਸਾ, ਵੀ ਕੌਣ ਆਇਆ ਆਵਾਜ਼ਾਂ ਮਾਰਦਾ ਉਹਦੇ ਕੋਲ ਜਾ ਕੇ ਪੁੱਛ, ਤੂੰ ਆਏ ਨਿਕਟ ਪ੍ਰਿਤ ਬਚਨ ਅਲਾਇਓ, ਸਾਲ ਸਰਾਏ ਦਾ ਜਿਹੜਾ ਸੇਵਕ ਉਹਨੇ ਕੋਲ ਆ ਕੇ ਮਰਦਾਨੇ ਨੂੰ ਬਚਨ ਕਿਹਾ, ਕੋ ਹੈ ਤੂੰ ਕਿਹ ਤੇ ਚੱਲ ਆਇਓ, ਵੀ ਤੂੰ ਕੌਣ ਹੈ ਦੱਸ ਕਿੱਥੋਂ ਚੱਲ ਕੇ ਆਇਆ, ਤੇ ਸੋ ਮਰਦਾਨੇ ਬਚ ਭਾਖਾ, ਉਸ ਸੇਵਕ ਦੇ ਸਾਥ ਮਰਦਾਨੇ ਨੇ ਬਚਨ ਕਿਹਾ, ਸੌਦੇ ਵੇਚਣ ਕੀ ਅਬ ਲਾਖਾ, ਮੇਰੇ ਕੋਲ ਸੌਦਾ ਹੈ ਇਹਨੂੰ ਵੇਚਣ ਦੀ ਖਾਸ਼ ਹੈ, ਅਸ ਕਹਿ ਅੰਤਰ ਸਦਨ ਸਿਧਾਇਓ, ਇਸ ਤਰ੍ਹਾਂ ਕਹਿ ਕੇ ਮਰਦਾਨਾ ਘਰ ਦੇ ਅੰਦਰ ਚਲਾ ਗਿਆ। ਦੇਹ ਸ਼ਾਹ ਕੋ ਲਾਲ, ਦੇ ਸ਼ਾਹ ਕੋ ਲਾਲ ਦਿਖਾਇਓ, ਉਸ ਵੇਲੇ ਜਿਹੜਾ ਸਾਲ ਸਰਾਏ ਸ਼ਾਹੂਕਾਰ ਲਾਲ ਦੇ ਕੇ ਤੇ ਦਿਖਾਇਆ ਹੈ, ਨੈਣ ਬਿਲੋਕਤ ਮਨ ਬਿਸਮਾਨਾ, ਨੇਤਰਾਂ ਨਾਲ ਲਾਲ ਨੂੰ ਦੇਖ ਕੇ ਸਾਲ ਸਰਾਏ ਰਹੂ ਦਾ ਮਨ ਵਿੱਚ ਹੱਕਾ ਬੱਕਾ ਚਰਜੀ ਹੋ ਗਿਆ ਹੈ, ਪਠ ਅੱਛਰ ਤੇ ਪਰ ਪਹਿਚਾਨਾ, ਉਹਦੇ ਲਾਲ ਦੇ ਉੱਪਰ ਕੋਈ ਅੱਖਰ ਜੇ ਲਿਖੇ ਆ ਉਹਨੂੰ ਪੜ੍ਹ ਕੇ ਕਹਿੰਦੇ ਇਹਨੇ ਜਾਣ ਪਛਾਣ ਲਿਆ, ਧਰਮਵੰਤ ਜੋ ਸ਼ਾਹ ਸੁਜਾਨਾ, ਧਰਮਵੰਤ ਸੋ ਸਾਹ ਸੁਜਾਨਾ, ਜਿਹੜਾ ਸ਼ਾਹੂਕਾਰ ਸਾਲ ਸਰਾਏ ਧਰਮ ਵਾਲਾ ਸੀ ਬੜਾ, ਕਰ ਵਿਚਾਰ ਉਰ ਬਚਨ ਬਖਾਨਾ, ਦੇ ਵਿੱਚ ਵਿਚਾਰ ਕਰਕੇ ਉਸੇ ਵੇਲੇ ਬਚਨ ਕਿਹਾ, ਦੋਹਰਾ ਸਹਿਸ ਰਜਤ ਪਨ ਲਿਖੇ ਹੈ, ਲੈ ਵੀ ਮਰਦਾਨੇ ਇਹਦੇ ਉੱਪਰ ਲਾਲ ਦੇ ਅੱਖਰ ਲਿਖਿਆ ਵੀ 100 ਰੁਪਈਆ, ਜੋ ਦੇਖੇ ਸੋ ਦੇ, ਜਿਹੜਾ ਇਹਦਾ ਪਹਿਲੀ ਵਾਰ ਦਰਸ਼ਨ ਕਰੇ ਉਹ 100 ਰੁਪਈਆ ਭੇਟਾ ਦਾ ਦੇਵੇ ਪਹਿਲਾਂ, ਮੋਲ ਕਰੋ ਪਸਚਾਤ, ਇਸ ਕਰਕੇ ਵੀ ਮਰਦਾਨੇ ਜਿਹੜਾ ਮੁੱਲ ਹੈ ਉਹ ਤਾਂ ਮੈਂ ਬਾਅਦ ਵਿੱਚ ਕਰਾਂਗਾ, ਪੂਰਬ ਸੱਤ ਤੁਮ ਲੈ, ਪਹਿਲਾਂ ਹੀ ਕਹਿੰਦੇ ਤੂੰ ਆ 100 ਰੁਪਈਆ ਦਰਸ਼ਨੀ ਭੇਟਾ ਇਹਦੀ ਮੇਰੇ ਪਾਸੋਂ ਲੈ ਲੈ, ਚੌਪਈ ਮਰਦਾਨਾ ਸੱਤ ਲੈ ਹਰ ਖਾਇਓ, ਮਰਦਾਨੇ ਨੂੰ ਹੁਣ 100 ਰੁਪਈਆ ਮੁਫ਼ਤ ਮਿਲ ਗਿਆ ਤੇ ਤਾਂ ਪੂਰਾ ਖੁਸ਼ ਹੋ ਗਿਆ, ਚੱਲ ਕਰ ਵਹਿਰ ਨਗਰ ਪੁਨ ਆਇਓ, 100 ਰੁਪਈਆ ਲੈ ਕੇ ਚੱਲ ਤੇ ਸ਼ਹਿਰ ਤੋਂ ਬਾਹਰ ਆ ਗਿਆ ਹੈ, ਭਿਖ ਕਰ ਸ੍ਰੀ ਗੁਰ ਬਚਨ ਬਖਾਨਾ, ਮਹਾਰਾਜ ਨੇ ਮਰਦਾਨੇ ਨੂੰ ਆਇਆ ਵੇਖ ਕੇ ਬਚਨ ਕਿਹਾ, ਕਿਤਕ ਮੁੱਲ ਆਨਿਓ ਮਰਦਾਨਾ, ਮਰਦਾਨੇ ਲਾਲ ਦਾ ਕਿੰਨਾ ਕੁ ਮੁੱਲ ਲੈ ਕੇ ਆਇਆ, ਨਿਕਟ ਬੈਠ ਬਿਰਤੰਤ ਸੁਣਾਵਾ, ਗੁਰੂ ਮਹਾਰਾਜ ਦੇ ਕੋਲ ਬੈਠ ਕੇ ਸਾਰਾ ਪ੍ਰਸੰਗ ਖੋਲ ਖੋ ਦੱਸਿਆ, ਵੱਡੋ ਸ਼ਾਹ ਜਿਹ ਭਲੋ ਸੁਭਾ, ਇੱਕ ਤਕੜਾ ਸ਼ਾਹੂਕਾਰ ਸੀ ਬੜਾ ਉਹਦਾ ਸੁਭਾਅ ਚੰਗਾ ਸੀ, ਸਹਿਸਕਾਰ ਖਿਕ ਦਏ ਦਿਖਾਈ, ਉਹਨੇ ਤਾਂ ਮਹਾਰਾਜ ਲਾਲ ਦੇ ਦਰਸ਼ਨ ਕਰਨ ਦੇ 100 ਰੁਪਈਆ ਦੇ ਦਿੱਤੇ, ਬੂਜਨ ਮੁੱਲ ਆਇਓ ਤੁਮ ਤਾਈ, ਮਹਾਰਾਜ ਹੁਣ ਲਾਲ ਦਾ ਜਿਹੜਾ ਮੁੱਲ ਹੈ ਨਾ ਉਹ ਪੁੱਛਣ ਆਇਆ ਤੁਹਾਨੂੰ ਵੀ ਕਿੰਨੇ ਕੁ ਨੂੰ ਵੇਚਣਾ, ਉਹ ਤਾਂ ਕਹਿੰਦਾ ਮੁੱਲ ਕੀ ਹੈ, ਜਿਤਨੋ ਲੈਨੋ ਦੇ ਹੁਸਨਾਈ, ਉਹ ਤਾਂ ਸਿੱਧਾ ਕਹਿੰਦਾ ਵੀ ਜਿੰਨਾ ਰੁਪਈਆ ਜਿੰਨਾ ਮੁੱਲ ਲੈਣਾ ਮੈਨੂੰ ਸੁਣਾ ਦਿਓ ਓਨਾ ਹੀ ਦੇ ਦਿਆਂਗਾ, ਤਿਤਨੋ ਆਨੋ ਬਿਲਮ ਨਕਾਈ, ਨਹੀਂ ਮਹਾਰਾ ਸਾਲ ਸਰਾਈ ਸ਼ੌਰੀ ਕੋਲੋਂ ਲਿਆਂਗਾ ਕੋਈ ਦੇਰੀ ਨਹੀਂ ਲੱਗੇਗੀ, ਸ੍ਰੀ ਗੁਰ ਕਹਿ ਜਾਹ ਢਿਗ ਸ਼ਾਹੂ, ਗੁਰੂ ਮਹਾਰਾਜ ਕਹਿੰਦੇ ਮਰਦਾਨੇ ਵੀ ਸ਼ਾਹੂਕਾਰ ਸਾਲ ਸਰਾਏ ਕੋਲ ਤੂੰ ਚਲਾ ਜਾ, ਕਸ ਧਨ ਦੀਨੋ ਬੂਝੋ ਤਾਹੂ, ਪਹਿਲਾਂ ਇਹ ਪੁੱਛ ਕੇ ਆ ਵੀ ਆ 100 ਰੁਪਈਆ ਤੂੰ ਕਾਹਦਾ ਦਿੱਤਾ, ਦੋਹਰਾ ਪੁਨ ਪੁਰ ਬੂਝਿਓ ਆਨ ਕੈ, ਮਰਦਾਨਾ ਫਿਰ ਸ਼ਹਿਰ ਗਿਆ ਜਾ ਕੇ ਸਾਲ ਸਰਾਈ ਨੂੰ ਪੁੱਛਿਆ ਕੈਸੇ ਦੀਨੇ ਦਾਮ, ਮੇਰੇ ਮਾਲਕ ਗੁਰੂ ਨਾਨਕ ਪੁੱਛਦੇ ਆ 100 ਰੁਪਈਏ ਵੀ ਕਿਵੇਂ ਤੂੰ ਮੁਫ਼ਤ ਜੇ ਦੇ ਤੇ। ਸੁਣ ਤੋ ਸ਼ਾਹ ਨੇ ਤਦ ਕਹਾ, ਸਾਰਸ਼ਰਾਏ ਸ਼ਾਹੂਕਾਰ ਨੇ ਸੁਣ ਕੇ ਤਦੋਂ ਕਿਹਾ ਮਰਦਾਨੇ ਨੂੰ, ਮਿਜਮਾਨੀ ਇਹੋ ਨਾਮ, ਕਹਿੰਦੇ ਵੀ ਇਹ ਜਿਹੜਾ ਲਾਲ ਹੈ ਨਾ ਇਹਦੀ ਪ੍ਰਾਹੁਣਚਾਰੀ, ਇਹਦਾ ਸਤਿਕਾਰ ਕੀਤਾ ਮੈਂ, ਭੇਟਾ ਕੀਤੀ ਇਹਨੂੰ। ਚੌਪਈ ਐਸੇ ਲਿਖਿਓ ਲਾਲ ਪਰ ਤੇ, ਕਿਉਂਕਿ ਜਿਹੜਾ ਲਾਲ ਹੈ ਇਹਦੇ ਉੱਪਰ ਇਸ ਤਰ੍ਹਾਂ ਦੇ ਅੱਖਰ ਲਿਖੇ ਹੋਏ ਹੈ ਸੌ ਸੁਥਰੇ। ਸਹਿਸ ਰਾਜਤ ਰਾਜਪਤਨ ਦੇਖੇ ਦੇ, ਜਿਹੜਾ ਵੀ ਜੋਹਰੀ ਇਹ ਪਹਿਲੀ ਵਾਰ ਲਾਲ ਨੂੰ ਦੇਖੇ 100 ਰੁਪਈਆ ਇਹਦੀ ਭੇਟਾ ਕਰੇ, ਦਰਸ਼ਨੀ ਭੇਟਾ 100 ਰੁਪਈਆ ਦੇਵੇ। ਕੀਮਤ ਔਰ ਕਹੇ ਸੋ ਦੇਊ, ਇਸ ਕਰਕੇ ਵੀ ਮੈਂ 100 ਰੁਪਈਆ ਦਰਸ਼ਨੀ ਭੇਟਾ ਦਿੱਤਾ, ਬਾਕੀ ਜੋ ਕੀਮਤ ਕਹੋਗੇ ਉਹ ਵੀ ਦੇ ਦਿਆਂ। ਲਾਲ ਮੋਲ ਤੁਮ ਦੇ ਕਰ ਲਿਓ, ਜਿਹੜਾ ਲਾਲ ਹੈ ਉਹਦਾ ਪੂਰਾ ਪੂਰਾ ਮੁੱਲ ਦੇ ਕੇ ਫਿਰ ਮੈਂ ਲਵਾਂ। ਸੁਣ ਕਰ ਪੁੰਨ ਆਵਾ ਮਰਦਾਨਾ, ਮਰਦਾਨਾ ਇਉਂ ਸੁਣ ਕੇ ਫਿਰ ਮਹਾਰਾਜ ਕੋਲ ਪਹੁੰਚਾ। ਸ਼ਾਹ ਬਚਨ ਗੁਰ ਪਾਸ ਬਖਾਨਾ, ਇਹ ਸਾਰਸਰਾਏ ਦਾ ਬਚਨ ਸੀ ਉਹ ਸਤਿਗੁਰਾਂ ਕੋਲ ਆ ਕੇ ਕਹਿ ਦਿੱਤਾ। ਇਹ ਧਨ ਦੀਨੋ ਤਿੰਨ ਮਿਜਮਾਨੀ, ਮਹਾਰਾਜ ਜਿਹੜਾ ਧਨ ਹੈ ਨਾ ਉਹਨੇ ਭੇਟਾ ਵਜੋਂ ਪ੍ਰਾਹੁਣਚਾਰੀ ਵਜੋਂ ਦਿੱਤਾ ਹੈ। ਕੀਮਤ ਆਵਰ ਦੇਣ ਨਿਜਮਾਨੀ, ਆਪਣੇ ਕੋਲੋਂ ਹੋਰ ਲਾਲ ਦੀ ਕੀਮਤ ਦੇਣੀ ਮੰਨੀ ਹੈ। ਗੁਰੂ ਕਹੇ ਵੇਚੋ ਕਹਿ ਨਾਹੀ, ਮਹਾਰਾਜ ਕਹਿੰਦੇ ਮਰਦਾਨੇ ਲਾਲ ਵੇਚਣਾ ਕਿ ਨਹੀਂ ਵੇਚਣਾ। ਲਾਲ ਬਕੀਮਤ ਲੱਖ ਮਨ ਮਾਹੀ, ਮਨ ਵੇ ਜਾਣਨਾ ਜਿਹੜਾ ਤੈਨੂੰ ਲਾਲ ਦੇਖਾ ਹੈ ਤਾਂ ਇਹ ਬੇਕੀਮਤ ਆ। ਕਿਆ ਜਾਣੋ ਮੈਂ ਕਹਿ ਮਰਦਾਨਾ, ਮਰਦਾਨਾ ਕਰਨ ਲੱਗਾ ਮਹਾਰਾਜ ਮੈਂ ਕੀ ਜਾਣਾ ਵੇਚਣਾ ਕੇ ਨਹੀਂ ਵੇਚਣਾ। ਕਰ ਹੋ ਆਪ ਜੋ ਸ਼ੁਭ ਮਨ ਜਾਣਾ, ਜਿਵੇਂ ਮਨ ਵਿੱਚ ਚੰਗਾ ਜਾਣਦੇ ਉਵੇਂ ਤੁਸੀਂ ਕਰ ਲੋ, ਵੇਚਣਾ ਵੇਚ ਦਿਓ ਰੱਖਣਾ ਰੱਖ ਲੋ। ਦੋਹਰਾ ਸ੍ਰੀ ਗੁਰ ਕਹੇ ਨ ਲਾਲ ਇਹ, ਮਹਾਰਾਜ ਕਹਿੰਦੇ ਵੀ ਇਹ ਲਾਲ ਨਹੀਂ ਹੈ। ਲਖ ਹੋ ਨਾਮ ਕਰਤਾਰ, ਇਹ ਤਾਂ ਤੂੰ ਜਾਣ ਲਾ ਕਰਤਾਰ ਦਾ ਨਾਮ ਤੈਨੂੰ ਬਖਸ਼ਿਆ ਹੈ। ਚਾਹੋ ਰੱਖੋ ਪਾਸ ਨਿਜ, ਐਵੇਂ ਵੀ ਜੇ ਚਾਹੁੰਦਾ ਤਾਂ ਆਪਣੇ ਕੋਲ ਪਰਮੇਸ਼ਰ ਦਾ ਨਾਮ ਰੱਖ ਲੈ ਸੰਭਾਲ ਕੇ। ਚਾਹੋ ਕਰ ਵਿਵਹਾਰ, ਵੀ ਜੇ ਚਾਹੁੰਦਾ ਰੁਪਈਆਂ ਨਾਲ ਦਾ ਵਪਾਰ ਕਰ ਲੈ, ਰੁਪਈਏ ਫਟੇ ਵੇਚ ਦੇ ਨਾਮ। ਚੌਪਈ ਸ੍ਰੀ ਪ੍ਰਭ ਜੀ ਮੈਂ ਵੇਚਤ ਨਾਹੀਂ, ਮਰਦਾਨਾ ਸਿਆਣਾ ਸੀ ਕਹਿੰਦਾ ਮਹਾਰਾਜ ਵੀ ਜੇ ਨਾਮ ਹੈ ਫੇਰ ਤਾਂ ਨੀ ਮੈਂ ਵੇਚਦਾ। ਜੋ ਸੁਖ ਦਾ ਜੁਗ ਲੋਕਨ ਮਾਹੀ, ਪੱਥਰ ਜਾ ਤਾਂ ਇੱਥੇ ਰਹੂਗਾ, ਨਾਮ ਚੱਲੂ ਜਾਂ ਨਾਮ ਉਹ ਤਾਂ ਦੋਹਾਂ ਲੋਕਾਂ ਵਿੱਚ ਮੈਨੂੰ ਸੁਖ ਦਊਗਾ। ਵੇਚਤ ਨਹੀਂ ਜੇ ਮੋਰੋਹ ਦਾ ਮਹਾਰਾਜ ਕਹਿੰਦੇ ਜੇ ਵੀ ਨਾਮ ਨਹੀਂ ਵੇਚਣਾ ਹੈ ਤੇ ਫੇਰ ਆ ਜਿਹੜਾ ਰੁਪਈਆ ਜਾਂ 100 ਨੂੰ ਮੋੜ ਕੇ ਆ। ਲੀਜੈ ਲਾਲ ਜਾਏ ਤਿੰਨ ਧਾਮੋ, ਜਿਹੜਾ ਆਪਣਾ ਨਾਲ ਨਾਮ ਨਾਮ ਹੈ ਨਾ ਉਹਦੇ ਕੋਲੋਂ ਜਾ ਕੇ ਵਾਪਸ ਲੈ ਲੈ। ਸੁਣ ਕੇ ਪੁਨਪੁਰ ਫੇਰਨ ਗਯੋ, ਹਾਂ ਸੁਣ ਕੇ ਮਰਦਾਨਾ ਉਹ 100 ਰੁਪਈਆ ਸ਼ਹਿਰ ਵਿੱਚ ਮੋੜਨ ਚਲਾ ਗਿਆ। ਸਭ ਹੀ ਦਰਬ ਸ਼ਾਹ ਕੋ ਦਿਓ, ਸਾਰਾ ਜਿਹੜਾ ਰੁਪਈਆ ਸੀ ਉਹ ਸਾਰਸਰਾਏ ਸ਼ਾਹੂਕਾਰ ਨੂੰ ਦੇ ਦਿੱਤਾ। ਲਾਲ ਹਮਾਰਾ ਫੇਰੋ ਸੋ, ਕਹਿਣ ਲੱਗਿਆ ਵੀ ਜਿਹੜਾ ਸਾਡਾ ਲਾਲ ਆ ਉਹ ਤੂੰ ਵਾਪਸ ਕਰ ਦੇ ਮੋੜ ਦੇ। ਵੇਚਤ ਨਹਿ ਇਹ ਖਾਵੰਦ ਜੋ, ਕਾਰਨ ਇਹ ਹੈ ਵੀ ਇਹਦੇ ਜਿਹੜੇ ਮਾਲਕ ਆ ਉਹ ਨਹੀਂ ਵੇਚਣਾ ਚਾਹੁੰਦੇ। ਕਹਿਤ ਸ਼ਾਹ ਸਭ ਧਨ ਭੀ ਲੀਜੈ, ਸ਼ਾਹੂ ਕਹਿਣ ਲੱਗਾ ਮਰਦਾਨਿਆ ਸਾਰਾ ਰੁਪਈਆ ਵੀ ਲੈ ਲੈ। ਲਾਲ ਲੇ ਹੋਜਾਓ ਮਨ ਤਿਉ ਕੀਜੈ, ਲਾਲ ਤੁਹਾਡਾ ਆਪਣਾ ਹੈ ਜਿਵੇਂ ਹੈਗਾ ਜਿਵੇਂ ਤੁਹਾਡੇ ਮਨ ਵਿੱਚ ਮੈਂ ਕਰ ਲੋ, ਵੇਚਣਾ ਵੇਚੋ ਰੱਖਣਾ ਰੱਖ ਲੋ। ਦੋਨੋ ਵਸਤ ਲੀਏ ਹਰ ਖਾਵਾ, 100 ਰੁਪਈਆ ਵੀ ਲਾਲ ਵੀ ਲੈ ਕੇ ਦੋਵੇਂ ਚੀਜ਼ਾਂ ਲੈ ਕੇ ਮਰਦਾਨਾ ਤਾਂ ਬਹੁਤ ਖੁਸ਼ ਹੋ ਗਿਆ। ਨਗਰ ਵਹਿਰ ਮਰਦਾਨਾ ਆਵਾ, ਇਸ ਤਰ੍ਹਾਂ ਮਰਦਾਨਾ ਫਿਰ ਸ਼ਹਿਰ ਤੋਂ ਬਾਹਰ ਬਾਹਰ ਆਇਆ। ਸ੍ਰੀ ਪ੍ਰਭ ਜੀ ਧਨ ਪੀ ਪੁੰਨ ਲਾਲਾ, ਮਹਾਰਾਜ ਕੀ ਦੱਸਾਂ ਉਹ ਧਨ ਵੀ ਦੇ ਤਾ ਨਾਲ ਲਾਲ ਵੀ ਵਾਪਸ ਕਰਤਾ ਉਹਨੇ। ਮੁਜੈ ਦੀਨ ਕਹਿ ਬਚਨ ਰਸਾਲਾ, ਤਾਂ ਮਹਾਰਾਜ ਸ਼ਾਹੂਕਾਰ ਨੇ ਬਹੁਤ ਸੋਹਣੇ ਪਿਆਰੇ ਬਚਨ ਕਹਿ ਕੇ ਦਿੱਤਾ। ਜਬ ਆਇਸ ਦੇਹੋ ਤਸ ਅਬ ਕਰ, ਹੁਣ ਮਹਾਰਾਜ ਜਿਵੇਂ ਆਗਿਆ ਦੇਵੋਗੇ ਉਵੇਂ ਮੈਂ ਕਰ ਲਵਾਂਗਾ। ਥਕਤ ਭਇਓ ਮੈਂ ਬਹੁਰ ਨ ਫਿਰ ਹੂੰ, ਮਹਾਰਾਜ ਹੁਣ ਥੱਕ ਗਿਆ, ਹੁਣ ਮੈਂ ਬਹੁਤੇ ਗੇੜੇ ਨਹੀਂ ਲਾ ਸਕਦਾ, ਫਿਰ ਨਹੀਂ ਸਕਦਾ। ਸ੍ਰੀ ਗੁਰ ਕਹਿ ਲਾਲ ਨੇ ਨਿਜ ਲੀਜੈ। ਗੁਰੂ ਮਹਾਰਾਜ ਕਹਿੰਦੇ ਵੀ ਆਪਣਾ ਜਿਹੜਾ ਲਾਲ ਹੈ ਤੂੰ ਆਪਣੇ ਕੋਲ ਲੈ ਲੈ ਰੱਖ ਲੈ ਨਾਮ। ਧਨ ਜੇ ਕੋ ਤਿਸ ਹੀ ਕੋ ਦੀਜੈ। ਸੌ ਰੁਪਈਆ ਹੈਗਾ, 100 ਰੁਪਈਆ ਉਹਨੂੰ ਤੂੰ ਦੇ ਦੇ। ਵੇਚਹਿ ਲਾਲ ਲੈ ਧਨ ਸੇਈ। ਇਹ ਤਾਂ ਹੁਣ ਆਪਣਾ ਲਾਲ ਵੇਚਣਾ ਹੋਵੇ ਫਿਰ ਤਾਂ ਆਪਾਂ ਵੀ 100 ਰੁਪਈਆ ਲਈਏ ਤੇ ਪ੍ਰਾਹੁਣਚਾਰੀ ਵੀ ਲਈਏ ਭੇਟਾ ਵੀ ਲਈਏ। ਨਹਿ ਵੇਚਹਿ ਤੋਂ ਕੈਸੇ ਲੈ। ਜਦੋਂ ਆਪਣਾ ਇਹ ਵੇਚਣਾ ਹੀ ਨਾ ਤੇ ਫਿਰ 100 ਰੁਪਈਆ ਕਿਸ ਤਰ੍ਹਾਂ ਆਪਾਂ ਲੈਣਾ ਇਹ ਵੀ ਮੋੜ ਉਹਨੂੰ। ਪੁਨ ਵਰਦਾਨਾ ਲੈ ਕਰ ਗਯੋ। ਵਿਚਾਰਾ ਫਿਰ ਫਸਿਆ ਜਾ ਲੈ ਕੇ ਗਿਆ ਹੈ। ਸ਼ਾਹ ਨਾ ਲੇਤ ਕਹਿਤ ਬਚ ਪਯੋ। ਉਧਰ ਸ਼ਾਰਸਰਾ ਜ਼ਰੂਰੀ ਲੈਂਦਾ ਨੀ ਉਹ ਬਚਨ ਕਹਿੰਦਾ। ਲਿਖਾ ਲਾਲ ਪਰ ਸੋ ਹਮ ਦੀਨ। ਉਹ ਮਰਦਾਨੇ ਲਾਲ ਉੱਪਰ 100 ਰੁਪਈਆ ਪੇਟਾ ਲਿਖਿਆ ਤੇ ਮੈਂ ਉਹ ਦਿੱਤਾ ਹੈ। ਧਰਮ ਆਪਣਾ ਰੱਖਣ ਕੀ। ਮੈਂ 100 ਰੁਪਈਆ ਪੇਟਾ ਦੇ ਕੇ ਆਪਣਾ ਜਿਹੜਾ ਧਰਮ ਕਾਇਮ ਰੱਖਣਾ ਕੀਤਾ। ਲਹੂ ਹਟਾਏ ਧਰਮ ਮਮ ਜਾਏ। 90 ਰੁਪਈਆ ਮੈਂ 100 ਮਿਲਣਾ ਮੇਰਾ ਤਾਂ ਧਰਮ ਸਾਰਾ ਖਤਮ ਹੋ ਜੂ ਚਲਿਆ ਜਾਊ। ਐਸੀ ਬਾਤ ਨ ਕਰੋ ਕਦਾਈ। ਇਹੋ ਜਿਹੀ ਗੱਲ ਤਾਂ ਮੈਂ ਕਦੇ ਜਿਉਂਦਾ ਜਿਉਂਦਾ ਕਰਾਂਗਾ ਨੀ। ਮੈਂ ਧਰਮ ਨੂੰ ਕੋਲ ਰੱਖਾਂਗਾ, ਧਰਮ ਨਹੀਂ ਛੱਡਾਂਗਾ। 100 ਰੁਪਈਆ ਨੀ ਮੈਂ ਮੋੜਨਾ ਚੱਕ ਆਪਣਾ। ਦਰਬ ਤੁਮਾਰੋ ਕਰੋ ਜੋ ਭਾਵਾ। ਮਰਦਾਨੇ 100 ਰੁਪਈਆ ਤਾਂ ਤੁਹਾਡਾ ਹੋ ਗਿਆ, ਜਿਵੇਂ ਤੁਹਾਡੇ ਮਨ ਨੂੰ ਚੰਗਾ ਲੱਗਦਾ ਉਹਨੂੰ ਖਾ ਲਓ, ਰੱਖ ਲਓ, ਵੇਚ ਦਿਓ, ਸਿੱਟ ਦਿਓ। ਸੁਣ ਕਰ ਮਰਦਾਨਾ ਪੁੰਨ ਆਵਾ। ਮਰਦਾਨਾ ਸੁਣ ਕੇ ਫਿਰ ਸਤਿਗੁਰਾਂ ਕੋਲ ਆ ਗਿਆ ਹੈ। ਦੋਹਰਾ ਸ੍ਰੀ ਨਾਨਕ ਰੱਖੈ ਨਹੀਂ। ਇੱਧਰ ਗੁਰੂ ਮਹਾਰਾਜ 100 ਰੁਪਈਆ ਨਹੀਂ ਰੱਖਦੇ। ਲੈ ਨਾ ਜੌਹਰੀ ਸੋਏ। ਉਧਰ ਸਾਸਰਾਏ ਜਿਹੜਾ ਜੌਹਰੀ ਉਹ ਨਹੀਂ ਲੈਂਦਾ, ਉਹ ਨਹੀਂ ਕੋਲ ਰੱਖਦਾ। ਸਪਤ ਵਾਰ ਪੁੰਨ ਫਿਰ ਪੁਨਹਿ ਪੁੰਨ। ਗੱਲ ਕੀ ਮਰਦਾਨਾ ਕਹਿੰਦੇ 7 ਵਾਰੀ ਵਾਰ ਵਾਰ ਗਿਆ, ਇੱਧਰੋਂ ਮਹਾਰਾਜ ਮੋੜ ਦਿੰਦੇ, ਉਧਰੋਂ ਉਹ ਮੋੜ ਦਿੰਦਾ। ਸ਼ਰਮ ਸੋਂ ਵਿਆਕੁਲ ਹੋਏ। ਇਹ ਕਹਿੰਦਾ ਇੱਥੇ ਕਿਵੇਂ ਨਾਲ ਬਹੁਤ ਵਿਆਕਲ ਜਿਹਾ ਹੋ ਗਿਆ ਮਰਦਾਨਾ। ਚੌਪਈ ਏਕ ਸ਼ੁਦਾ ਦੂਜੇ ਸ਼ਰਮ ਭਾਰਾ। ਇੱਕ ਤਾਂ ਮਗਾਨੇ ਨੇ ਭੁੱਖ ਨੇ ਵਟ ਤੰਗ ਕੀਤਾ, ਦੂਜਾ ਕਹਿੰਦਾ ਥਕੇ ਮਾਂ ਬਹੁਤ ਹੋ ਗਿਆ। ਖਿਜੇ ਹਿਰਦੇ ਧਨ ਤੇ ਗ੍ਰਹਿ ਡਾਰਾ। ਮਰਦਾਨਾ ਖਿਜ ਗਿਆ, ਕਹਿੰਦੇ ਉਹਦੇ ਘਰੇ ਜਾ ਕੇ ਰੁਪਈਆ ਬੁਗਾ ਕੇ ਮਾਰਿਆ। ਸ਼ਾਹੋ ਤਬ ਹੈ ਮਨ ਮਾਹੇ ਵਿਚਾਰਾ। ਉਧਰ ਜਿਹੜਾ ਸ਼ਾਹੂ ਸ਼ਾਰਸਰਾਏ ਜੌਹਰੀ ਹੈ, ਰੁਪਈਆ ਜਦੋਂ ਸਿੱਟ ਕੇ ਜਾਂਦਾ ਵੇਖਿਆ ਮਨ ਵਿੱਚ ਵਿਚਾਰਦਾ ਇਹ ਅਦਭੁਤ ਬਹੁ ਲਾਲ ਨਿਹਾਰਾ। ਵਿਆਹ ਜ਼ਿੰਦਗੀ ਵਿੱਚ ਅਚਰਜ ਤਰ੍ਹਾਂ ਦਾ ਲਾਲ ਪਹਿਲੀ ਵਾਰੀ ਦੇਖਿਆ। ਬਹਰੋ ਲਾਲ ਜਿਨ੍ਹਾਂ ਕੇ ਪਾਸੂ। ਫਿਰ ਕਹਿੰਦੇ ਜਿਨ੍ਹਾਂ ਦੇ ਕੋਲੇ ਬੇਕੀਮਤਾ ਲਾਲ ਹੈ। ਸੋਨਹ ਲੇਵਤ ਹੈ ਧਨ ਰਾਸੂ। ਵੇਖ ਲਓ ਭੇਟਾ ਵਜੋਂ 100 ਰੁਪਈਆ ਮੈਂ ਦਿੰਦਾ ਸੀ, ਉਹ ਰੁਪਈਆ ਹੀ ਨਹੀਂ ਲੈਂਦੇ, ਉਹ ਵੀ ਕਿੱਡੇ ਸੰਤੋਖੀ ਹੈ, ਲਾਲਚੀ ਨਹੀਂ ਹੈ। ਤਿੰਨ ਕੋ ਦਰਸ਼ਨ ਚਾਹੀਏ ਕਰਨ। ਮਨ ਵਿੱਚ ਖਿਆਲ ਕਰਦਾ ਵੀ ਜਿਨ੍ਹਾਂ ਕੋਲੇ ਇਹੋ ਜਿਹਾ ਕੀਮਤੀ ਲਾਲ ਉਹਨਾਂ ਦੇ ਦਰਸ਼ਨ ਕਰਨੇ ਚਾਹੀਦੇ। ਹੈ ਸ਼ੁਭ ਕੀਨ ਲੋਭ ਜਿਨ ਹਰਨ। ਬਹੁਤ ਚੰਗੇ ਹੋਣਗੇ ਜਿਨ੍ਹਾਂ ਨੇ ਵੀ ਲੋਭ ਨਾਸ ਕੀਤਾ, ਨਹੀਂ ਮਨੁੱਖ ਕਿਹੜਾ ਛੱਡਦਾ ਰੁਪਈਏ। ਅਸ ਕਹਿ ਲੀਨੋ ਮਧੁਰ ਆਹਾਰਾ। ਇਸ ਤਰ੍ਹਾਂ ਦਾ ਵਿਚਾਰ ਕਰਕੇ ਮਿੱਠਾ ਭੋਜਨ ਲਿਆ ਸਾਰਸਰਾਏ ਜੌਹਰੀ। ਜਾਗੇ ਜਿਹੇ ਕੇ ਭਾਗ ਅਪਾਰਾ। ਸਾਰਸਰਾਏ ਜੌਹਰੀ ਦੇ ਚੰਗੇ ਵੱਡੇ ਭਾਗ ਜਾਗ ਪਏ। ਨਿਜ ਤੇ ਪਹਿਲੇ ਦਾਸ ਪਠਾਇਆ। ਆਪਣੇ ਆਉਣ ਤੋਂ ਪਹਿਲਾਂ ਇੱਕ ਜਿਹੜਾ ਨੌਕਰ ਹੈ ਆਪਣਾ ਦਾਸ ਭੇਜਿਆ ਸਤਿਗੁਰਾਂ ਵੱਲ ਨੂੰ। ਜਾਣ ਨਾ ਦਿਓ ਰੱਖੋ ਠਹਿਰਾਇਆ। ਜਿੱਥੇ ਮਰਦਾਨੇ ਦੇ ਨਾਲ ਦੇ ਸਾਥੀ ਹੈ ਉਹਨਾਂ ਨੂੰ ਜਾਣ ਨਹੀਂ ਦੇਣਾ ਹੈ, ਉੱਥੇ ਰੋਕ ਕੇ ਰੱਖ ਤੇ ਮੈਂ ਭੋਜਨ ਲੈ ਕੇ ਆਇਆ ਪਿੱਛੇ ਪਿੱਛੇ। ਦੋਹਰਾ ਕਮਨਿਓ ਘਰ ਤੇ ਭੇਟ ਲੈ। ਹਾਂ, ਘਰ ਦੇ ਵਿੱਚ ਚੰਗੀ ਭੇਟਾ ਲੈ ਕੇ ਸਾਲਸਰਾਏ ਚੱਲਿਆ। ਸ਼ਾਹ ਜੋ ਸਾਲਸਰਾਏ। ਜਿਹੜਾ ਸ਼ਾਹੂਕਾਰ ਸਾਲਸਰਾਏ ਜੌਹਰੀ ਸੀ। ਦੂਰਹ ਤੇ ਦੇਖਤ ਪਯੋ। ਦੂਰਾਂ ਹੀ ਗੁਰੂ ਮਹਾਰਾਜ ਦੇ ਜਦੋਂ ਨੇ ਦਰਸ਼ਨ ਦੇਖੇ। ਸ੍ਰੀ ਗੁਰ ਰੂਪ ਸੁਹਾਏ। ਗੁਰੂ ਮਹਾਰਾਜ ਦਾ ਸੋਹਣਾ ਜਿਹੜਾ ਰੂਪ ਹੈ ਸੋਭਨੀਕ ਹੋ ਰਿਹਾ ਹੈ। ਚੌਪਈ ਹੋਇਆ ਲੱਜਤ ਬੈਠਾ ਮਰਦਾਨਾ। ਇੱਧਰ ਜਿਹੜਾ ਮਰਦਾਨਾ ਬਹੁਤ ਹੀ ਸ਼ਰਮਸ਼ਾਰ ਜਿਹਾ ਹੋਇਆ ਬੈਠਾ ਹੈ। ਗਰੀਬ ਨੀਚ ਕਰ ਕੱਛ ਨਾ ਬਖਾਨਾ। ਗਰਦਨ ਜੀ ਨੀਵੀਂ ਕੀਤੀ ਆ, ਮੁੱਖੋਂ ਕੁੱਝ ਨਹੀਂ ਕਹਿੰਦਾ। ਖਿਜ ਭਾ ਤੂਸ਼ਨ ਅਤ ਹੈ ਸ਼ੁਦਾ ਤਰ। ਕਿਉਂਕਿ ਭੁੱਖ ਨਾਲ ਵਿਆਕਲ ਹੋਇਆ ਹੈ ਤੇ ਇਸ ਤਰ੍ਹਾਂ ਕਹਿੰਦੇ ਬਹੁਤ ਖਿਜਿਆ ਹੋਇਆ। ਸਭ ਹੈ ਬਾਤ ਮਨ ਮਾਹੇ ਰਹਾ ਜਰ। ਸਾਰੀਆਂ ਗੱਲਾਂ ਬਾਤਾਂ ਮਨ ਵੀ ਵਿਚਾਰਾ ਕਹਿੰਦੇ ਸਹਾਰ ਰਿਹਾ, ਮਨ ਵਿੱਚ ਹੀ ਅੰਦਰ ਧਾਰੀ ਬੈਠਾ ਰੱਖੀ ਬੈਠਾ। ਅੰਤਰ ਉਰ ਕੇ ਗਟੀ ਵਿਚਾਰੇ। ਆਪਣੇ ਹਿਰਦੇ ਅੰਦਰ ਤਰ੍ਹਾਂ ਦੀਆਂ ਗਿਣਤੀਆਂ ਜਿਹੀਆਂ ਵਿਚਾਰ ਦਾ ਵੀ ਸੁੱਤੇ ਫਸ ਗਏ। ਸ੍ਰੀ ਗੁਰ ਡਰ ਕਰ ਕੱਛ ਨਾ ਉਚਾਰੇ। ਉਧਰ ਮਹਾਰਾ ਵੱਲੋਂ ਵੀ ਡਰਦਾ ਹੈ, ਕੁਝ ਨੀ ਬੋਲਦਾ ਵੀ ਕਿਤੇ ਪੁੱਠਾ ਨਾ ਚੱਕਰ ਚੱਲ ਜਾਏ। ਸਾਲ ਸਰਾਏ ਆਏ ਤੇ ਹਿਕਾਲਾ, ਇੰਨੇ ਨੂੰ ਸਾਲ ਸਰਾਏ ਜਿਹੜੀ ਜਿਹੜਾ ਆ ਗਿਆ। ਆ ਗਏ ਭੋਜਨ ਧਰੇ ਰਸਾਲਾ, ਗੁਰੂ ਮਹਾਰਾਜ ਦੇ ਅੱਗੇ ਬਣਾ ਸਵਾਰ ਕੇ ਸੋਹਣੇ ਭੋਜਨ ਲਿਆ ਰੱਖੇ। ਹੱਥ ਬੰਦ ਬੰਧਨ ਕੋ ਕਰਕੇ, ਦੋਵੇਂ ਹੱਥ ਜੋੜ ਕੇ ਮੱਥਾ ਟੇਕ ਕੇ, ਸਭ ਹੈ ਸੁਣਾਈ ਬਾਤ ਉਚਾਰ ਕੇ, ਸਾਰੀ ਗੱਲ ਬਾਤ ਇਸਨੇ ਉਚਾਰਨ ਕਰਕੇ ਸੁਣਾਈ ਸਤਿਗੁਰਾਂ ਨੂੰ। ਦਰਬ ਤੁਮਾਰੋ ਇਹੋ ਅਬ ਲੀਜੈ, ਜਿਹੜਾ 100 ਰੁਪਇਆ ਭੇਟ ਵਜੋਂ ਦਾ ਤੁਹਾਡਾ, ਇਹਨਾਂ ਨੂੰ ਇਹਨੂੰ ਵਾਪਸ ਲੈ ਲਓ। ਧਰਮ ਹਮਾਰੋ ਰਾਖਨ ਕੀਜੈ, ਇਸ ਤਰ੍ਹਾਂ ਮਹਾਰਾ ਮੇਰਾ ਜਿਹੜਾ ਧਰਮ ਇਹਨੂੰ ਕਾਇਮ ਰੱਖਣਾ ਕਰੋ, ਮੈਨੂੰ ਨਾ ਦਿਓ, ਨਹੀਂ ਮੇਰਾ ਧਰਮ ਚਲਾ ਜਾਓ। ਦੋਹਰਾ ਸ੍ਰੀ ਗੁਰ ਕਹੈ ਜੇ ਵੇਚ ਹੀ, ਗੁਰੂ ਮਹਾਰਾਜ ਕਹਿੰਦੇ ਵੀ ਸਾਲ ਸਰਾਏ ਜੇ ਅਸੀਂ ਆਪਣਾ ਲਾਲ ਵੇਚ ਦੇ, ਤਬ ਧਨ ਲੈ ਨਿਜ ਪਾਸ, ਫਿਰ ਤਾਂ ਚਲੋ ਜਿਵੇਂ ਦੇ ਉੱਪਰ ਲਿਖਿਆ ਨਾ ਵੀ 100 ਰੁਪਇਆ ਪੇਟਾ ਦਾ, ਫਿਰ ਤਾਂ ਆਪਣੇ ਕੋਲ ਅਸੀਂ ਲੈ ਲੈਂਦੇ। ਨਹ ਵੇਚ ਹੈ ਤੋ ਲੈ ਕਸ, ਅਸੀਂ ਲਾਲ ਵੇਚਣਾ ਨੀ, ਫਿਰ ਇਹਦਾ ਪੇਟਾ ਦਾ ਰੁਪਇਆ ਕਿਵੇਂ, ਦਰਸ਼ਨੀ ਪੇਟਾ ਕਿਵੇਂ ਲਈਏ। ਰੱਖ ਦਰਬ ਅਪਾਨ, ਇਹ ਆਪਣਾ ਰੁਪਇਆ ਆਪਣੇ ਹੱਥਾਂ ਚ ਰੱਖ, ਅਸੀਂ ਵੇਚਣਾ ਨੀ ਤੇ ਲੈਣਾ ਨਹੀਂ। ਚੌਪਈ ਦਰਸ਼ਨ ਪਰਸ ਭਰਮ ਮਿਟ ਗਯੋ, ਜਦੋਂ ਮਹਾਰਾਜ ਦੇ ਚੰਗੀ ਤਰ੍ਹਾਂ ਦਰਸ਼ਨ ਕੀਤੇ ਸਾਰਾ ਭਰਮ ਭੁਲੇਖਾ ਇਹ ਸਾਲ ਸਰਾਏ ਦਾ ਖਤਮ ਹੋ ਗਿਆ। ਬੈਨ ਸੁਣੇ ਮਨ ਨਿਰਮਲ ਭਯੋ, ਜਦੋਂ ਮਹਾਰਾਜ ਦੇ ਪ੍ਰੇਮ ਦੇ ਬਚਨ ਸੁਣੇ ਹੈ, ਬਹੁਤ ਹੀ ਕਹਿੰਦੇ ਇਹਦੇ ਮਨ ਉਜਲ ਹੋ ਗਿਆ, ਪ੍ਰੇਮ ਪੈਦਾ ਹੋ ਗਿਆ। ਜਾਣੇ ਸੰਤ ਰੂਪ ਇਹ ਪੂਰੇ, ਜਾਣ ਲਿਆ ਵੀ ਇੱਕ ਜੋਰੀ ਨਹੀਂ, ਇਹ ਤਾਂ ਪੂਰਨ ਸੰਤ ਹੈ ਗੁਣਾ ਵਿੱਚ। ਦੇਖਣ ਸੁਣਨ ਜਿਨਹੈ ਕੋ ਰੂਰੇ, ਇਹਨਾਂ ਦਾ ਕਹਿੰਦੇ ਦਰਸ਼ਨ ਦੇਖਣਾ ਬਚਨ ਸੁਣਨਾ ਬਹੁਤ ਹੀ ਸੁੰਦਰ ਹੈ। ਕਹਿਤ ਬਚਨ ਮੈਂ ਹੋਇ ਬਿਸਮਾਦਾ, ਉਸ ਵੇਲੇ ਕਹਿੰਦੇ ਬਚਨ ਕਹਿਣ ਲੱਗਿਆ ਮਹਾਰਾ ਮੈਂ ਤਾਂ ਅਚਰਜ ਹੋ ਗਿਆ। ਲਾਲ ਪਿਖਾ ਇਹੋ ਤੁਮ ਹੈ ਪ੍ਰਸਾਦਾ, ਇਹ ਮਹਾਰਾ ਅੱਜ ਜਿਹੜਾ ਲਾਲ ਹੈ ਤੁਹਾਡੀ ਕਿਰਪਾ ਨਾਲ ਪਹਿਲੀ ਵਾਰ ਦੇਖਿਆ। ਹੋ ਤੋ ਲਾਲ ਉਹ ਕਹਿ ਤੁਮ ਲਾਲਾ, ਮੈਂ ਮਹਾਰਾ ਇਸ ਕਰਕੇ ਚਰਜ ਹੈ ਵੀ ਉਹ ਜਿਹੜਾ ਲਾਲ ਸੀ ਨਾ, ਜਿਹੜਾ ਮੈਂ ਦਰਸ਼ਨੀ ਭੇਟਾ ਤੁਹਾਨੂੰ ਦਿੱਤਾ ਸੀ, ਉਹ ਅਸਲੀ ਲਾਲ ਸੀ ਜਾਂ ਤੁਸੀਂ ਆਪ ਲਾਲ ਅਮੋਲਕ? ਜਿਨ ਮਿਲਨੇ ਮੈਂ ਭਇਓ ਨਿਹਾਲਾ, ਜਿਨ੍ਹਾਂ ਦੇ ਮਿਲਨੇ ਕਰਕੇ ਅੱਜ ਮਹਾਰਾ ਮੈਂ ਨਿਹਾਲੋ ਨਿਹਾਲ ਹੋ ਗਿਆ। ਮੁਝ ਸਮਝਾਏ ਸੁਣਾਵਹ ਬਾਣੀ, ਇਹ ਸਤਿਗੁਰੂ ਸੰਤੋ ਮੈਨੂੰ ਸਮਝਾ ਕੇ ਸਾਰੀ ਗੱਲ ਬਾਤ ਦੱਸੋ ਜੀ। ਹੇ ਕਿਰਪਾਲ ਤੁਮ ਸਭ ਗੁਣ ਖਾਨੀ, ਹੇ ਕਿਰਪਾਲੂ ਤੁਸੀਂ ਸਾਰੇ ਗੁਣਾਂ ਦੀ ਖਾਣ ਹੋ। ਦੇਨੇ ਹੇਤ ਸ਼ਾਹ ਉਪਦੇਸ਼ਾ, ਗੁਰੂ ਮਹਾਰਾਜ ਨੇ ਉਸ ਵੇਲੇ ਸਾਰ ਸਰਾਏ ਨੂੰ ਜੋਹਰੀ ਨੂੰ ਬੜਾ ਸੋਹਣਾ ਉਪਦੇਸ਼ ਦੇਣ ਵਾਸਤੇ ਬੋਲੇ ਸ਼ਬਦ ਤਬ ਹੈ ਜਗ ਤੇਸ਼ਾ, ਜਗਤ ਦੇ ਮਾਲਕ ਸਤਿਗੁਰੂ ਜੀ ਉਸ ਵੇਲੇ ਆਪਣੇ ਮੁੱਖ ਤੋਂ ਜਿਹੜਾ ਸ਼ਬਦ ਹੈ ਉਹ ਬੋਲੇ, ਯਾਨੀ ਸ਼ਬਦ ਉਚਾਰਨ ਕਰਕੇ ਇਹਨੂੰ ਸਮਝਾਇਆ ਬੁਝਾਇਆ ਵੀ ਇਹ ਜਿਹੜੇ ਲਾਲ ਹੈ ਨਾ ਸਾਰੇ ਪਰਮੇਸ਼ਰ ਨੇ ਪੈਦਾ ਕੀਤੇ ਹੈ, ਭਾਵੇਂ ਜਿਹੜੇ ਕੋਈ ਆ ਸੰਸਾਰ ਦੇ ਵਿੱਚ ਜਿਹੜੇ ਲਾਲਾਂ ਵਰਗੇ ਅਮੋਲਕ ਹੈ, ਵਾਹਿਗੁਰੂ ਦੇ ਪਿਆਰੇ ਸਿਮਰ ਕਰਨ ਵਾਲੇ ਸੰਤ ਭਗਤ ਅਮੋਲਕ ਲਾਲ ਵਾਂਗ ਪਰਮੇਸ਼ਰ ਆਪ ਵੀ ਲਾਲ ਹੈ, ਉਸੇ ਨੇ ਆਪਣੇ ਵਰਗੇ ਲਾਲ ਪੈਦਾ ਕੀਤੇ ਹੈ। ਪਰ ਜਿਨ੍ਹਾਂ ਦੇ ਮਨ ਨੇਤਰਾਂ ਵਿੱਚ ਪ੍ਰੇਮ ਦੀ ਲਾਲੀ ਜਾਂ ਭਗਤੀ ਦੀ ਲਾਲੀ ਹੁੰਦੀ, ਉਹ ਇਹੋ ਜਿਹੇ ਲਾਲਾਂ ਨੂੰ ਹਰ ਪਾਸੇ ਦੇਖਦੇ ਆ, ਪਿਆਰਿਆਂ ਦੇ ਦਰਸ਼ਨ ਕਰਦੇ ਆ। ਇਸ ਤਰ੍ਹਾਂ ਦੇ ਮੁੱਖੋਂ ਬਚਨ ਕਰਕੇ ਜਿਵੇਂ ਆਪ ਜੀ ਨੇ ਇਹਨੂੰ ਸਭ ਸਿੱਖਿਆ ਦਿੱਤੀ ਸੀ, ਇਸੇ ਤਰ੍ਹਾਂ ਇਹਦੇ ਪਰਸਾਏ ਹੋਰ ਵੀ ਕੋਈ ਸ਼ਬਦ ਕਹੇ ਸਨ, ਕਿਉਂਕਿ ਇਸ ਨੇ ਕਿਹਾ ਸੀ ਕਿ ਮਹਾਰਾਜ ਦੇਖੋ ਆ ਜਿਹੜਾ ਮੇਰਾ ਦਾਸ ਹੈ ਤੁਹਾਡੇ ਦਰਸ਼ਨ ਕਰਕੇ ਮਸਤ ਹੋਇਆ ਪਿਆ ਹੈ, ਇਹਨੂੰ ਰੰਗ ਚੜ੍ਹਿਆ ਪਿਆ, ਅਤੇ ਮੈਂ ਵੀ ਤੁਹਾਡੇ ਦਰਸ਼ਨ ਕੀਤੇ ਹੈ, ਮੇਰੀ ਨਹੀਂ ਗੱਲ ਬਣੀ ਹੈ, ਕਾਰਨ ਕੀ ਹੈ, ਸਬੱਬ ਕੀ ਹੈ। ਇਸ ਦਾ ਕਾਰਨ ਜਿਵੇਂ ਗੁਰੂ ਮਹਾਰਾਜ ਨੇ ਇਹਦੇ ਤਾਂ ਹੀ ਦੱਸਿਆ ਸੀ, ਉਹ ਵੀ ਸ਼ਬਦ ਰਾਹੀਂ ਦੱਸਿਆ ਸੀ। ਇਹ 3-4 ਸ਼ਬਦ ਇਸ ਸਾਲ ਸਰਾਏ ਜੌਹਰੀ ਪ੍ਰਥਾਈ ਆਪ ਜੀ ਦੇ ਉਚਾਰਨ ਹੋਏ ਹੈ, ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਪੜ੍ਹ ਸੁਣ ਲਵਾਂਗੇ।